ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਇਹ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਸ੍ਰੀ ਬਾਲਾ ਸੰਦੁਰ ਵਾਚ ਦੋਹਰਾ ਕਾਰਨ ਗੁਰ ਅਵਤਾਰ ਕੋ ਮੈਂ ਬਰਨਿਉ ਚਿਤ ਲਾਇ ਸੁਨਹੁ ਜਨਮ ਕੀ ਅਬ ਕਥਾ ਸ੍ਰੀ ਅੰਗਦ ਸੁਖਦਾਇ ਸ੍ਰੀ ਬਾਲਾ ਸੰਦੁਰ ਵਾਚ ਦੋਹਰਾ ਕਾਰਨ ਗੁਰ ਅਵਤਾਰ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤਾਈ ਚਵਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦੇ ਹੀ ਸਿੰਘੀ ਦੇ ਨਿਗਾਹ ਵਿੱਚ ਕਿਰਸ਼ਮਾ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਕੁਝ ਸਮਾਂ ਆਪਾਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜੋ ਸੋਹਣਾ ਸੁੰਦਰ ਇਤਿਹਾਸ ਪ੍ਰਾਰੰਭ ਕੀਤਾ ਹੈ ਉਹਨੂੰ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਕੱਲ੍ਹ ਦੇ ਦੀਵਾਨ ਵਿੱਚ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਅਤੇ ਹੋਰ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੋਹਣੀ ਕਥਾ ਸੁਣਾਉਣੀ ਪ੍ਰਾਰੰਭ ਕੀਤੀ। ਭਾਈ ਬਾਲੀ ਜੀ ਦਾ ਸਰੀਰ ਦੇ ਉੱਪਰ ਕਿਹੋ ਜਿਹਾ ਲਿਬਾਸ ਹੈ ਉਹ ਵੀ ਕਵੀ ਸੰਤੋਖ ਸਿੰਘ ਜੀ ਨੇ ਸੋਹਣੇ ਰੂਪ ਵਿੱਚ ਬਿਆਨ ਕੀਤਾ ਹੈ। ਇਹ ਹੱਥ ਦੇ ਵਿੱਚ ਭਾਈ ਬਾਲਾ ਜੀ ਦੇ ਜਿਵੇਂ ਪੁਰਾਣੇ ਸਾਧੂ ਚਿੱਪੀ ਰੱਖਦੇ ਸੀ ਉਹ ਚਿੱਪੀ ਜੀ ਲਈ ਹੋਈ ਹੈ ਪਾਣੀ ਵਾਲੀ ਸਹੂਲਤ ਵਾਸਤੇ। ਇਸੇ ਤਰ੍ਹਾਂ ਲੱਕ ਦੇ ਨਾਲ ਉਹ ਕਵੀਨ ਪਹਿਨੀ ਹੋਈ ਹੈ ਇਸ ਸਰੀਰ ਦੇ ਉੱਪਰ ਚਿੱਟੇ ਰੰਗ ਦੀ ਬਹੁਤ ਹੀ ਉੱਜਲ ਕੰਬਲੀ ਲਈ ਹੋਈ ਹੈ, ਗਾਤੀ ਜੀ ਲਾਈ ਹੋਈ ਹੈ ਅਤੇ ਸੀਸ ਦੇ ਉੱਪਰ ਫਕੀਰਾਂ ਵਾਂਗੂ ਸੱਤ ਟਾਕੀਆਂ ਵਾਲੀ ਉੱਚੀ ਕੁਲਾ ਧਾਰਨ ਕੀਤੀ ਹੋਈ ਹੈ। ਜਿਸ ਭਾਈ ਬਾਲਾ ਜੀ ਦਾ ਬਿਰ ਸਰੀਰ ਹੋਣ ਕਰਕੇ ਬਿਲਕੁਲ ਜਿਹੜਾ ਚਿੱਟਾ ਦੜ ਹੈ ਬਹੁਤ ਹੀ ਲੰਮਾ ਹੈ, ਇੱਕੋ ਜਿਹਾ ਹੈ। ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰਕੇ ਵਿਧੀ ਨਾਲ ਚਰਨਾਂ 'ਤੇ ਨਮਸਕਾਰ ਕੀਤੀ ਹੈ। ਉਸ ਤੋਂ ਬਾਅਦ ਫਿਰ ਇਤਿਹਾਸ ਕਥਨ ਕਰਨ ਲੱਗਿਆ, ਕਿਹਾ ਕਿ ਇਹ ਗੁਰੂ ਅੰਗਦ ਸਾਹਿਬ ਜੀ ਕਲਯੁਗ ਨੇ ਇਹ ਬੜਾ ਭਾਰੀ ਜਿਹੜਾ ਸਮਾਂ ਦੇ ਜ਼ੋਰ ਪਾ ਲਿਆ, ਜਾਂ ਬਿਨਾਂ ਸਮੇਂ ਤੋਂ ਕਲਯੁਗ ਨੇ ਬੜਾ ਭਾਰੀ ਬਲ ਪਾ ਲਿਆ, ਜਿਸ ਕਰਕੇ ਹਰ ਪਾਸੇ ਸੋ ਪਾਪ ਹੀ ਪਾਪ ਭਿਆਨਕ ਫੈਲ ਗਏ, ਜਿਵੇਂ ਕਾਲ ਪੈ ਜਾਣਾ, ਹੋਰ ਉਪਦਰਵ ਹੋ ਜਾਣੇ, ਅਨਰਥ ਹੋ ਜਾਣੇ, ਅਤੇ ਵਿਦੇਸ਼ਾਂ ਦਾ ਰਾਜ, ਮੁਸਲਮਾਨਾਂ ਦਾ ਪੰਥ ਬੜਾ ਭਾਰੀ ਵੱਧ ਰਿਹਾ, ਜੋ ਪਾਪ ਰੂਪ ਹੀ ਹਨ ਅਤੇ ਬੁੱਧੀ 'ਤੇ ਹਿਣੇ ਹੈ, ਕੋਈ ਝੂਠ ਮੂਠ ਦੀ ਖਿਆਲ ਨਹੀਂ ਹੈ, ਤੰਬਾਕੂ ਪੀਂਦੇ, ਗੂਆਂ ਗਰੀਬਾਂ ਨੂੰ ਖੁਸ਼ ਮਾਰ ਮਾਰ ਕੇ ਖੁਸ਼ ਹੁੰਦੇ ਹਨ। ਜੋ ਕਲਯੁਗ ਦੇ ਸਮੇਂ ਨੇ ਇਹਨਾਂ ਉੱਪਰ ਵੀ ਪ੍ਰਭਾਵ ਪਾਇਆ ਹੈ ਅਤੇ ਸਾਰੇ ਖੋਟੀ ਚਾਲੀ ਗਲਤ ਕੰਮ ਕਰਨ ਲੱਗ ਪਏ। ਉਸ ਸਮੇਂ ਦੇ ਜਿਹੜੇ ਰਾਜੇ ਉਹ ਵੀ ਭੈੜੀ ਮਤ ਵਾਲੇ ਮੇਲੇ ਹੋ ਗਏ, ਯਾਨੀ ਚੰਗਾ ਜਿਹੜਾ ਕੰਮ ਕਰਨਾ ਉਹ ਤਾਂ ਕਿਸੇ ਨੇ ਇਹਨਾਂ ਤੋਂ ਖੋ ਹੀ ਲਿਆ ਹੈ। ਉਹੋ ਜਿਹੇ ਵਜ਼ੀਰ ਵੀ ਹੋ ਗਏ ਨੇ, ਉਹ ਵੀ ਲੋਲਪ ਹੋ ਪਏ, ਵਿਚਾਰੀ ਹੋ ਗਏ, ਵਿਸ਼ਾਗਾਮੀ ਬਣ ਗਏ ਨੇ, ਭੈੜੇ ਕਰਤੱਵ ਕਰਦੇ ਢੇਡੇ ਮਨ ਵਾਲੇ। ਇਸੇ ਤਰ੍ਹਾਂ ਖੋਟੀ ਮਤ, ਦੁਸ਼ਟਤਾਈ, ਹੋਰ ਜਿਹੜੀ ਦਲਿੱਦਰਤਾਈ, ਆਲਸਤਾਈ ਹੈ, ਜਾਂ ਈਰਖਾ ਵਕੀਲੀ ਜੂਏਬਾਜ਼ੀ ਹੈ, ਪਾਪ ਹੈ, ਕਿਸੇ ਨੂੰ ਦਿਖਾਉਣਾ, ਰਗੜੇ ਝਗੜੇ, ਕਾਨੇ, ਇਹ ਸਾਰੇ ਕਹਿੰਦੇ ਜਿਵੇਂ ਸਿੰਘਾ ਰਾਕਸ਼ਣੀ ਦਾ ਪੁੱਤਰ ਹੋਇਆ ਨਾ ਰਾਹੂ, ਉਹਦੇ ਵਰਗੇ ਪੈਦਾ ਹੋ ਗਏ ਹਰ ਪਾਸੇ। ਜਿਹੜਾ ਉਸ ਸਮੇਂ ਜਿਹੜਾ ਧਰਮ ਹੈ ਉਹ ਚੰਦਰਮਾ ਵਾਂਗ ਹੈ, ਇਹਨੂੰ ਸਾਰਿਆਂ ਨੇ ਕਹਿੰਦੇ ਫੜ ਲਿਆ, ਧਰਮ ਦੇ ਉਦਾਲੇ ਹੋ ਗਏ ਉਹਨੂੰ ਛੁਪਾਉਣ ਵਾਸਤੇ, ਦੁਖੀ ਕਰਨ ਵਾਸਤੇ। ਜਿਹੜੇ ਰਾਜੇ ਉਹ ਕਿਸੇ ਗਰੀਬ ਗੁਰਦੇ ਦੀ ਫਰਿਆਦ ਨਹੀਂ ਸੁਣਦੇ, ਜਿਹੜੇ ਕੋਈ ਕਾਜੀ ਲੋਕ ਜੱਜਾਂ ਦਾ ਕੰਮ ਕਰਦੇ ਉਹ ਵੀ ਵੱਡੀ ਦੇ ਅਧੀਨ ਹੋ ਗਏ, ਵੱਡੀ ਲੈ ਕੇ ਝੂਠੇ ਨੂੰ ਸੱਚਾ ਕਰ ਦਿੰਦੇ ਅਤੇ ਸੱਚੇ ਨੂੰ ਝੂਠਾ ਕਰ ਦਿੰਦੇ, ਸੱਚ ਦਾ ਨਿਆਂ ਦਾ ਤਾਂ ਨਾਂ ਹੀ ਨਹੀਂ ਲੈਂਦੇ ਹਨ। ਫਿਰ ਜਿੱਥੇ ਕਿੱਥੇ ਅਰਬੀ ਫਾਰਸੀ ਜਿਹੜੀ ਹੈ ਚੱਲ ਪਈ, ਇਹੀ ਪੜ੍ਹਦੇ ਲੋਕ, ਆਪੋ ਆਪਣਾ ਬ੍ਰਹਮਣਾਂ ਨੇ, ਛਤਰੀਆਂ ਨੇ, ਵੈਂਸਾਂ ਨੇ, ਸ਼ੂਦਰਾਂ ਨੇ ਧਰਮ ਛੱਡ ਦਿੱਤਾ ਹੈ। ਇਸੇ ਤਰ੍ਹਾਂ ਸਾਰੇ ਪਾਪਾਂ ਤੋਂ ਰਹਿਤ, ਪਾਪਾਂ ਕਰਕੇ ਤਕੜੇ ਹੋ ਗਏ, ਪੁੰਨਾਂ ਤੋਂ ਰਹਿਤ ਹੋ ਗਏ। ਜਿੱਥੇ ਕਿੱਥੇ ਜਿਹੜੇ ਤਕੜੇ ਲੋਕ ਹੈ, ਗਰੀਬ ਦੇਖ ਕੇ ਉਹਦੀ ਮਾਇਆ ਖੋਹ ਲੈਂਦੇ ਹੈ, ਦੂਜਿਆਂ ਦੇ ਕਰਮਾਂ ਵਿੱਚ ਕੰਮ ਵਿੱਚ ਵਿਘਨ ਪਾਉਂਦੇ, ਸਣ ਵਾਂਗ ਜਿਵੇਂ ਉਹ ਆਪਣੇ ਆਪ ਗੁਆ ਕੇ ਵੀ ਰੱਸਾ ਬਣ ਕੇ ਫਿਰ ਲੋਕਾਂ ਨੂੰ ਦੁੱਖ ਦੀ ਬੰਨਣ ਦਾ ਕੰਮ ਕਰਦੀਆਂ ਹੀ ਇਹੋ ਜਿਹੇ ਲੋਕ ਹੋ ਗਏ, ਸਣ ਵਾਂਗ ਦੁੱਖ ਦਿੰਦੇ, ਬੰਨਦੇ, ਨੜਾਉਂਦੇ, ਪਰਾਇਆ ਧਨ ਚੁਣਾਉਂਦੇ, ਪਰਾਇਆ ਨਿੰਦਿਆ ਕਰਦੀ ਹੈ, ਪਰ ਇਸਤਰੀ ਗਮਨ ਕਰਦੇ, ਰਾਤ ਦਿਨ ਤਨ ਅਤੇ ਮਨ ਦੇ ਨਾਲ ਇਹਨਾਂ ਨਾਲ ਹੀ ਪ੍ਰੇਮ ਧਾਰਿਆ ਹੈ। ਉਸ ਸਮੇਂ ਦੇ ਜਿਹੜੇ ਕੋਈ ਅਟਲੀਆਂ ਖੜੋਣਕ ਵਾਲੇ ਹਨ, ਜੰਗਵ ਲੋਕ, ਸ਼ਿਵਾ ਦੇ ਗੀਤ ਗਾਉਣ ਵਾਲੇ, ਘਰਾਂ ਘਰਾਂ ਵਿੱਚ ਪਿੰਗਣ ਵਾਲੇ, ਅਤੇ ਸਰੇਵੜੇ ਜਿਹੜੇ ਕੋਈ ਜੈਨੀ ਲੋਕ ਹੈ, ਹੋਰ ਨਾਗੇ ਆ, ਉਹ ਆਪੋ ਵਿੱਚ ਹੀ ਲੜਾਈ ਝਗੜਾ ਕਰਦੇ, ਹੋਰ ਛੇ ਪੰਥਾਂ ਵਾਲੇ ਵੀ ਉਹਨਾਂ ਦਾ ਵੀ ਹਾਲ ਇਹ ਹੋਇਆ, ਵਾਹਿਗੁਰੂ ਦੇ ਨਾਮ ਜਪਣ ਤੋਂ ਬਗੈਰ ਆਪੋ ਵਿੱਚ ਹੀ ਝਗੜਾਂ ਵਿੱਚ ਖੱਜਲ ਖੁਆਰ ਹੋ ਰਹੇ ਹੈ। ਜਿਹੜੇ ਕੋਈ ਪੁਰਾਣਾ ਜਾਮ ਕਰਨ ਵਾਲੇ, ਦਸਵੇਂ ਦੁਆਰ ਵਿੱਚ ਸਵਾਸ ਝੋਣ ਵਾਲੇ ਜੋਗੀ ਲੋਕ, ਉਹਨਾਂ ਨੇ 12 ਪੰਥ ਖੜ੍ਹੇ ਕਰ ਲਏ ਆਪੋ ਆਪਣੇ। ਪ੍ਰੇਮਾ ਭਗਤੀ ਤੋਂ ਬਗੈਰ ਸਭ ਪਰਮੇਸ਼ਰ ਤੋਂ ਵਿਛੋੜੇ ਵਾਲੇ ਹੋ ਗਏ। ਜਿਹੜੇ ਬ੍ਰਾਹਮਣ ਹੈ ਉਹ ਵੀ ਧਾਰਮਿਕ ਸ਼ਾਸਤਰਾਂ ਦੁਆਰਾ ਖੋਟੀ ਚਰਚਾ ਕਰਦੇ ਅਤੇ ਇਸ ਤਰ੍ਹਾਂ ਆਪੋ ਵਿੱਚ ਹੀ ਫਿਰ ਚਰਚਾ ਕਰਦੇ, ਉਹਨਾਂ ਦਾ ਬੜਾ ਝਗੜਾ ਵੱਧ ਜਾਂਦਾ, ਲੜ ਪੈਂਦੇ ਹੈ। ਇਸੇ ਤਰ੍ਹਾਂ ਦੁਖੀ ਹੋਏ ਕਈ ਲੋਕ ਸਿਰ ਮੂੰਹ ਜਾ ਮਨਾ ਕੇ ਕਹਿੰਦੇ, ਹੁਣ ਅਸੀਂ ਸੰਨਿਆਸੀ ਸੰਤ ਬਣ ਗਏ ਹਾਂ ਜੀ, ਅਤੇ ਘਰਬਾਰ ਛੱਡ ਕੇ ਵੀ ਫਿਰ ਵੀ ਜਿਹੜਾ ਧਨ ਵਿੱਚ ਜਿਹੜਾ ਲੱਗਿਆ ਹੈ, ਜਾਂ ਕੋਈ ਇਸਤਰੀ ਦੇ ਕੇ ਉੱਧਰ ਹੈ, ਖੋਟੀ ਆਸਾ ਵਾਲਾ ਹਿਰਦਾ ਹੈ। ਕਈ ਆਪਣੇ ਆਪ ਨੂੰ ਵਿਰਕਤ ਕਹਾਉਂਦੇ, ਅਸੀਂ ਵਿਵਰਾਗੀ ਹੋ ਗਏ ਘਰਬਾਰ ਛੱਡ ਕੇ, ਉਹਨੇ ਕਹਿੰਦੇ ਮੰਦੇ ਅੰਦਰ ਜਿਹੜੇ ਗ੍ਰਸਤੀ ਲੋਕ ਆ ਉਹਨਾਂ ਨਾਲੋਂ ਵੀ ਜ਼ਿਆਦਾ ਅੱਗ ਲੱਗੀ ਹੋਈ ਹੈ, ਸੜ ਮੱਚ ਰਹੇ ਹੈ। ਜਿਹੜੇ ਕੋਈ ਵਿਦਵਾਨ ਲੋਕ ਪਹਿਰੇਦਾਰ ਵਰਗੇ ਸੀ, ਲੋਕਾਂ ਦੀ ਰੱਖਿਆ ਕਰਨੀ ਸੀ, ਉਹ ਕਹਿੰਦੇ ਚੋਰ ਗਣ ਗਏ ਹਨ। ਰੱਖਿਆ ਹੁਣ ਕਰਦੀ ਕੌਣ ਕਰੇ? ਇਸ ਤਰ੍ਹਾਂ ਜਿਹੜੇ ਰਾਜੇ ਲੋਕ ਹੈ, ਜਿਵੇਂ ਖੇਤੀ ਦੀ ਬਾੜ ਹੁੰਦੀ ਹੈ, ਇਸ ਤਰ੍ਹਾਂ ਦੇ ਸੀ। ਪਰ ਉਹ ਪਰਜਾ ਰੂਪੀ ਖੇਤੀ ਨੂੰ ਖੋਟੇ ਢੰਗ ਨਾਲ ਆਪ ਹੀ ਹਰ ਪਰਜਾ ਨੂੰ ਲੁੱਟ ਪੁੱਟ ਲਏ ਰਾਜੇ ਉਸਨੇ। ਇਸ ਤਰ੍ਹਾਂ ਧਰਤੀ ਉੱਪਰ ਬਹੁਤਾ ਕਹਿੰਦੇ ਪਾਪਾਂ ਦਾ ਬੋਝ ਹੋਇਆ, ਜਿਸ ਕਰਕੇ ਫਿਰ ਉਸਨੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਕਿ ਮਾਰਾ ਹੁਣੇ ਭਾਰ ਮੈਥੋਂ ਸਹਾਰਿਆ ਨਹੀਂ ਜਾਂਦਾ ਹੈ। ਪਰਮੇਸ਼ੁਰ ਨੇ ਵਿਚਾਰਿਆ ਵੀ ਇਹ ਧਰਤੀ ਦਾ ਬੋਝ ਦੂਰ ਕਰਨ ਵਾਸਤੇ ਬਹੁਤ ਇੱਥੇ ਮੈਂ ਭੇਜੇ ਨੇ, ਜਿਹੜੇ ਗਏ ਉਹ ਆਪ ਹੀ ਬਣ ਕੇ ਬਹਿ ਗਏ, ਆਪੋ ਆਪਣੇ ਪੰਥ ਚਲਾ ਲਏ, ਆਪੋ ਆਪਣਾ ਨਾਮ ਜਪਾਉਣ ਲੱਗ ਪਏ। ਫਿਰ ਵਿਚਾਰ ਕੇ ਵੀ ਹੁਣ ਮੇਰੇ ਜਾਏ ਤੋਂ ਬਗੈਰ ਨਹੀਂ ਸਰਦਾ ਹੈ। ਫਿਰ ਆਕਾਸ਼ਬਾਣੀ ਦੁਆਰਾ ਕਿਹਾ ਵੀ ਹੁਣ ਮੈਂ ਆਪ ਹੀ ਆਵਾਂਗਾ, ਅਤੇ ਆ ਕੇ ਨਾਮ ਦਾ ਜਾਪ ਬਾਣੀ ਦਾ ਕੀਰਤਨ ਫੈਲਾਵਾਂਗਾ। ਉਹ ਨਾਮ ਦੇ ਜਾਪ ਅਤੇ ਕੀਰਤਨ ਦੇ ਸਦਕੇ ਤੇਰਾ ਤੈਨੂੰ ਸਹਾਰਾ ਹੋ ਜਾਏਗਾ। ਇਸ ਤਰ੍ਹਾਂ ਕਹਿੰਦੇ ਆਕਾਸ਼ਬਾਣੀ ਦੁਆਰਾ ਵਾਹਿਗੁਰੂ ਨੇ ਕਿਹਾ, ਇਹ ਧਰਤੀ ਜਾਣੀ ਸ੍ਰਿਸ਼ਟੀ ਦੇ ਜਿੰਨੇ ਲੋਕ ਚੁੱਪ ਹੋ ਗਏ, ਖੁਸ਼ ਹੋ ਗਏ, ਹੁਣ ਪਰਮੇਸ਼ੁਰ ਵਾਹਿਗੁਰੂ ਆਓ ਸਾਡੀ ਦੁੱਖ ਤਕਲੀਫ ਦੂਰ ਕਰਨ ਵਾਸਤੇ। ਇੱਧਰ ਵਾਹਿਗੁਰੂ ਨੇ ਕਹਿੰਦੇ ਫਿਰ ਜੋ ਬੇਦੀਆਂ ਦੀ ਕੋਲ ਹੈ ਉਹਦੇ ਵਿੱਚ ਜਿਵੇਂ ਅਵਤਾਰ ਧਾਰਿਆ, ਉਹ ਜਿਵੇਂ ਕਹਿੰਦੇ ਬੇਦੀਆਂ ਦੀ ਰਿਸ਼ਾ ਉਹ ਕਵੀਆਂ ਵਾਂਗ ਹੈ, ਅਤੇ ਜਿਹੜੇ ਉਹ ਪੂਰਨਮਾਸੀ ਦੇ ਜਿਹੜਾ ਚੰਦਰਮਾ ਵਾਂਗ ਹੈ ਉਹ ਗੁਰੂ ਨਾਨਕ ਸਾਹਿਬ ਪਰਮੇਸ਼ਰ ਪ੍ਰਗਟ ਹੋ ਗਏ। ਇਹਨੂੰ ਖਿਲਾਉਣ ਵਾਸਤੇ, ਬੇਦੀਆਂ ਵੰਸ਼ ਨੂੰ ਖੁਸ਼ ਕਰਨ ਵਾਸਤੇ, ਜਿਨ੍ਹਾਂ ਦੇ ਪ੍ਰਗਟ ਹੋਣ ਨਾਲ ਪਖੰਡੀ ਲੋਕ ਜਿਹੜੇ ਉੱਲੂਆਂ ਵਰਗੇ ਸੀ ਅੰਨੇ ਹੋ ਗਏ, ਭਾਰੀ ਦੁਖੀ ਹੋ ਗਏ। ਮਹਾਰਾਜ ਦੇ ਪ੍ਰਗਟ ਹੋਣ ਕਰਕੇ ਸੂਰਜ ਵਾਂਗ ਜਿਹੜੇ ਸਿੱਖ ਸਾਧੂ ਦਾਸ ਸਨ ਉਹ ਜੇ ਚੱਕਵੇ ਸੁਖੀ ਹੋ ਜਾਂਦੇ, ਇਉਂ ਗੁਰੂ ਕੇ ਦਾਸ ਜਿਹੜੇ ਸਿੱਖ ਸੇਵਕ ਸੁਖੀ ਹੋ ਗਏ। ਭਗਤੀ ਰੂਪੀ ਧੁੱਪ ਸੰਸਾਰ ਦੇ ਵਿੱਚ ਪ੍ਰਗਟ ਹੋ ਗਈ, ਵਿਦਿਆ ਰੂਪੀ ਨੀਂਦ ਖਤਮ ਹੋ ਗਈ, ਗਿਆਨ ਅਤੇ ਨਾਮ ਦੇ ਵਿੱਚ ਸ੍ਰੇਸ਼ਟ ਲੋਕ ਜਾਗ ਪਏ, ਪਾਪ ਰੂਪੀ ਜਿਹੜਾ ਸੁਪਨਾ ਹੈ ਉਹ ਸਭ ਨੇ ਸ਼ਰਧਾ ਮਨ ਵਿੱਚੋਂ। ਇਸ ਤਰ੍ਹਾਂ ਜਿਵੇਂ ਉਹ ਵਾਹਿਗੁਰੂ ਜੀ ਬੇਦੀਆਂ ਦੇ ਕੁਲ ਦੇ ਵਿੱਚ ਪ੍ਰਗਟ ਹੋਏ ਸਨ, ਉਹਨਾਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਜਿਹੜਾ ਕੋਈ ਸੀ ਉਹ ਸਾਰਾ ਕਾਰਨ ਭਾਈ ਬਾਲਾ ਜੀ ਨੇ ਕਥਨ ਕੀਤਾ, ਉਸੇ ਦਾ ਉਲੱਥਾ ਕਵੀ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਕੀਤਾ ਹੈ। ਹੁਣ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਇਹ ਧਰਤੀ 'ਤੇ ਸੋਹਣਾ ਅਵਤਾਰ ਹੋਇਆ, ਉਹ ਇਤਿਹਾਸ ਵਿੱਚ ਅੱਜ ਪ੍ਰਸੰਗ ਕਥਾ ਆ ਰਹੀ ਹੈ। ਜਿਵੇਂ ਪਾਲੀ ਬਾਲਾ ਜੀ ਨੇ ਅਵਤਾਰ ਦੀ ਕਥਾ ਦੂਸਰੇ ਦਿਨ ਸੁਣਾਈ, ਅੱਜ ਆਪਾਂ ਵੀ ਦੂਸਰੇ ਦਿਨ ਹੀ ਦੀਵਾਨ ਦੇ ਸਰਵਣ ਕਰ ਰਹੇ ਹਾਂ। ਉਹ ਜਿਵੇਂ ਆ ਰਹੀ ਆਪਾਂ ਸ਼ਰਧਾ ਨਾਲ ਸੁਣੀਏ, ਮਨ ਲਾ ਕੇ। ਸ੍ਰੀ ਬਾਲਾ ਸੰਦੁਰ ਵਾਚ ਦੋਹਰਾ ਕਾਰਨ ਗੁਰ ਅਵਤਾਰ ਕੋ। ਸ੍ਰੀ ਸੋਭਾ ਵਾਲੇ ਭਾਈ ਬਾਲਾ ਜੀ ਸੰਧੂ ਗੋਦ ਦੇ ਕਥਨ ਕਰਦੇ ਹਨ ਕਿ ਹੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਇਹ ਧਰਤੀ ਦੇ ਉੱਪਰ ਅਵਤਾਰ ਆਉਣ ਦਾ ਆਵੜਦਾ ਕਾਰਨ ਹੈ ਸੀ। ਮੈਂ ਬਰਨਿਓ ਚਿਤ ਲਾ, ਤੁਹਾਨੂੰ ਮਹਾਰਾਜ ਮੈਂ ਚਿਤ ਲਾ ਕੇ, ਚਿਤ ਜੋੜ ਕੇ ਕਥਨ ਕਰ ਦਿੱਤਾ ਹੈ। ਸੁਣੋ ਜਨਮ ਕੀ ਆਪ ਕਥਾ। ਮਹਾਰਾਜ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਸਾਰ ਦੇ ਵਿੱਚ ਆ ਕੇ ਅਵਤਾਰ ਧਾਰਨ ਕੀਤਾ, ਉਹ ਵੀ ਕਥਾ ਸੁਣ ਲਓ ਮੇਰੇ ਪਾਸੋਂ। ਸ੍ਰੀ ਅੰਗਦ ਸੁਖ ਦਾਇ, ਗੁਰੂ ਅੰਗਦ ਸਾਹਿਬ ਮਹਾਰਾਜ ਸਾਰਿਆਂ ਨੂੰ ਸੁਖ ਦੇਣ ਵਾਲੇ। ਚੌਪਈ ਬਾਰ ਦੇਸ਼ ਸਭ ਦੇਸ਼ ਨਰੇਸ਼ੁ। ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਜਿਹੜਾ ਬਾਹਰ ਦਾ ਇਲਾਕਾ ਹੈ ਉਹ ਮਨ ਨੂੰ ਸਾਰੇ ਦੇਸ਼ਾਂ ਦਾ, ਇਲਾਕਿਆਂ ਦਾ ਰਾਜਾ ਹੈ, ਜਿਹੜਾ ਨਨਕਾਣਾ ਸਾਹਿਬ ਦੇ ਇਰਦ ਗਿਰਦ ਦਾ ਇਲਾਕਾ ਹੈ ਉਹਨੂੰ ਬਾਹਰ ਦਾ ਇਲਾਕਾ ਕਹਿੰਦੇ ਹੈ। ਚਨਾ ਅਤੇ ਇਹਦੇ ਵਿਚਕਾਰਲਾ ਜਿਹੜਾ ਇਲਾਕਾ ਹੈ ਉਹਨੂੰ ਵੀ ਬਾਹਰ ਦੇਸ਼ ਕਹਿੰਦੇ ਹੈ, ਬਾਹਰ ਦੇਸ਼ ਦਾ ਇਲਾਕਾ ਕਹਿੰਦੇ ਹੈ। ਇਸ ਤਰ੍ਹਾਂ ਕਹਿੰਦੇ ਇਹ ਗੁਰੂ ਅੰਗਦ ਸਾਹਿਬ ਜੀ, ਜਿਹੜਾ ਚਨਾ ਅਤੇ ਰਾਵੀ ਦੇ ਵਿਚਕਾਰਲਾ ਇਲਾਕਾ ਬਾਹਰ ਦੇਸ਼ ਹੈ, ਮਨ ਨੂੰ ਸਾਰਿਆਂ ਦੇਸ਼ਾਂ ਦਾ ਇੱਕ ਰਾਜੇ ਵਾਂਗ ਹੈ। ਗ੍ਰਾਮ ਪ੍ਰਜਾ ਕੇ ਹਰਤ ਕਲੇਸ਼ੂ, ਗ੍ਰਾਮਾਂ ਰੂਪੀ ਜਿਹੜੀ ਪਰਜਾ ਹੈ, ਪਿੰਡਾਂ ਦੇ ਜਿੰਨੇ ਪਰਜਾ ਦੇ ਲੋਕ ਹੈ ਉਹਨਾਂ ਦੇ ਸਾਰੇ ਕਲੇਸ਼ਾਂ ਨੂੰ, ਦੁੱਖਾਂ ਨੂੰ ਨਾਸ਼ ਕਰਦਾ ਹੈ, ਮਾਨੋ ਬਾਹਰ ਦਾ ਇਲਾਕਾ ਰਾਜਾ ਰੂਪ। ਐਰਾਵਤੀ ਇੱਕ ਦਿਸ਼ ਬਾਰੀ, ਜਿਹੜਾ ਬਾਹਰ ਦਾ ਇਲਾਕਾ ਹੈ ਇਸਦੀ ਇੱਕ ਤਰਫ ਤਾਂ ਐਰਾਵਤੀ ਨਦੀ ਪਾਣੀ ਨਾਲ ਭਰੀ ਹੋਈ ਚੱਲ ਰਹੀ ਹੈ, ਉਹ ਇਸ ਨਦੀ ਦੇ ਕਿਨਾਰੇ ਜ਼ਿਆਦਾ ਹਾਥੀ ਰਹਿੰਦੇ ਸਨ, ਜਿਸ ਕਰਕੇ ਇਹਦਾ ਨਾਂ ਐਰਾਵਤੀ ਪੈ ਗਿਆ, ਅਤੇ ਉਹ ਹੌਲੀ ਹੌਲੀ ਬਦਲਦਾ ਬਦਲਦਾ ਹੁਣ ਇਹਦਾ ਨਾਂ ਰਾਵੀ ਹੈ। ਉਹ ਲਾਹੌਰ ਤੋਂ ਆਸੇ ਪਾਸੇ ਬਾਹਰ ਚੱਲਦੀ ਹੈ, ਇਸੇ ਤਰ੍ਹਾਂ ਨਨਕਾਣੇ ਤੋਂ ਵੀ ਥੋੜ੍ਹੀ ਜਿਹੀ ਦੂਰ ਚੱਲਦੀ ਹੈ। ਜਦੋਂ ਜਾਈਏ ਆਪਾਂ ਉੱਥੋਂ ਦਰਸ਼ਨ ਹੁੰਦੇ ਹੀ ਹੈ, ਉੱਚਾ ਚੜ੍ਹ ਕੇ ਦੇਖੀਏ। ਇਸ ਤਰ੍ਹਾਂ ਕਹਿੰਦੇ ਇੱਕ ਤਰਫ ਇਹ ਰਾਵੀ ਨਦੀ ਚੱਲ ਰਹੀ ਹੈ ਪਾਣੀ ਨਾਲ ਭਰੀ ਹੋਈ, ਸੁੰਦਰ ਰੰਗ ਤਰੰਗ ਉਛਾਰੀ, ਇਹ ਰਾਵੀ ਨਦੀ ਹੈ ਸੋਹਣੀਆਂ ਰੰਗਾਂ ਰੰਗਾਂ ਦੀਆਂ ਛੱਲਾਂ ਉਛਾਲ ਲਈ ਹੈ, ਲਹਿਰਾਂ ਉੱਠ ਰਹੀਆਂ ਸੁੰਦਰ ਰੰਗ ਦੀਆਂ ਸੋਹਣੀਆਂ। ਸੋ ਬਾਰ ਬਿਜਨ ਹੋਤ ਹੈ ਤਾਂ ਪੈ, ਜਿਹੜਾ ਰਾਵੀ ਨਦੀ ਵਿੱਚ ਸੋਹਣੀਆਂ ਰੰਗਾਂ ਰੰਗਾਂ ਦੀਆਂ ਤਰੰਗਾਂ ਉੱਠ ਰਹੀਆਂ, ਇਹ ਮਾਨੋ ਕਹਿੰਦੇ ਜਿਹੜਾ ਬਾਹਰ ਦਾ ਇਲਾਕਾ ਇੱਕ ਰਾਜੇ ਵਾਂਗ ਹੈ, ਉਹਦੇ ਉੱਪਰ ਕਹਿੰਦੇ ਬੜਾ ਸ੍ਰੇਸ਼ਟ ਇਹ ਪੱਖਾ ਹੋ ਰਿਹਾ, ਪੱਖਾ ਚੱਲਿਆ ਜਾ ਰਿਹਾ ਹੈ। ਨ੍ਰਿਪਤਾ ਕੋ ਲੱਛਣ ਸ਼ਬ ਥਾਪੈ, ਜਿਵੇਂ ਰਾਜਿਆਂ ਦੇ ਲੱਛਣ ਹੁੰਦੇ ਹੈ, ਚਿੰਨ੍ਹ ਹੁੰਦੇ ਹੈ, ਨਿਸ਼ਾਨੀਆਂ ਹੁੰਦੀਆਂ, ਇਸ ਤਰ੍ਹਾਂ ਕਹਿੰਦੇ ਛਵੀ ਥਾਪ ਰਿਹਾ ਹੈ। ਚੰਦਰ ਭਗਾ ਦਿਸ਼ ਦੁਤੀਏ ਸੁਹਾਈ, ਇਸੇ ਤਰ੍ਹਾਂ ਜਿਹੜਾ ਬਾਹਰ ਦਾ ਇਲਾਕਾ ਇਹਦੀ ਦੂਸਰੀ ਤਰਫ ਚੰਦਰ ਭਗਾ ਨਾਮ ਦੀ ਨਦੀ ਸੋਭਨੀਕ ਹੈ, ਜਿਸ ਨੂੰ ਉਹ ਚਨਾਬ ਵੀ ਕਹਿੰਦੇ ਹੈ, ਚਨਾਬ ਵੀ ਕਹਿੰਦੇ ਹਨ, ਜਿਹੜੀ ਆ ਚੰਦਰਮਾ ਇਹਦੀ ਭੈਣ ਸੀ, ਜਿਹਦਾ ਨਾਮ ਸੀ ਚਨਾਬ। ਭਗਾ ਨਾ ਭੈਣ ਦਾ ਹੁੰਦਾ, ਚੰਦਰ ਨਾ ਚੰਦਰਮਾ ਦੀ ਭੈਣ ਜਿਹੜੀ ਚਨਾਬ ਸੀ, ਉਹਨੇ ਇਸ ਨਦੀ 'ਤੇ ਬੈਠ ਕੇ ਤਪ ਕੀਤਾ ਸੀ, ਜਿਸ ਕਰਕੇ ਇਹਦਾ ਨਾਂ ਉਹ ਚਨਾਬ। ਉਹ ਅੱਜ ਕੱਲ੍ਹ ਹੁਣ ਚਨਾ ਸਿੱਧੇ ਕਹਿ ਦਿੰਦੇ ਆ, ਇੱਕ ਤਰਫ ਕਹਿੰਦੇ ਚਨਾ ਨਦੀ ਚੱਲ ਰਹੀ ਹੈ ਜਾਂ ਚਦਰ ਭਗਾ ਨਦੀ ਹੈ, ਮਾਲ ਤਰੰਗਨ ਸਵੱਛ ਉਠਾਈ, ਇਹ ਜਿਹੜੀ ਦੂਸਰੀ ਤਰਫ ਚਨਾ ਨਦੀ ਚੱਲ ਰਹੀ ਹੈ ਬੜੇ ਉੱਜਲ ਕਹਿੰਦੇ ਜਿਹੜੀਆਂ ਤਰੰਗਾਂ ਦੀ ਪੰਗਤੀ ਉਠਾ ਰਹੀ ਹੈ, ਹਰ ਪਾਸੇ ਕਹਿੰਦੇ ਚਿੱਟੇ ਰੰਗ ਦੀਆਂ ਛੱਲਾਂ ਉੱਠ ਰਹੀਆਂ ਹਨ ਇਸ ਵਿੱਚ, ਤਾਂ ਪਰ ਹੋਤ ਚਮਰ ਸ਼ਬ ਭਾਰੀ। ਇਹ ਮਾਨੋ ਜਿਹੜਾ ਬਾਹਰ ਦੇਸ਼ ਦਾ ਇਲਾਕਾ ਹੈ ਨਾ, ਇਹ ਰਾਜਾ ਰੂਪ ਇਹਦੇ ਉੱਪਰ ਬੜਾ ਛਵੀ ਵਾਲਾ ਭਾਰੀ ਚੌਰ ਹੋ ਰਿਹਾ ਹੈ। ਮਹਿਮਾ ਮਹਾ ਜਨਾਵਨ ਕਾਰੀ, ਇਸ ਤਰ੍ਹਾਂ ਮਹਾਨ ਮਹਿਮਾ ਨੂੰ ਜਨਾਉਣ ਵਾਲਾ ਹੈ, ਸਦਾ ਸੁਕਾਲ ਸਸਿਨ ਕੋ ਸਾਲੀ। ਜਿਹੜਾ ਬਾਹਰ ਦਾ ਇਲਾਕਾ ਇਹਦੇ ਵਿੱਚ ਹਮੇਸ਼ਾ ਕਹਿੰਦੇ ਚੰਗਾ ਸਮਾਂ ਬਣਿਆ ਰਹਿੰਦਾ ਹੈ, ਭਾਉ ਕਾਲ ਕੋਈ ਨਹੀਂ ਪੈਂਦਾ, ਇੱਥੇ ਸਮਾਂ ਵਧੀਆ ਲੱਗਦਾ ਹੈ। ਅਤੇ ਇਹ ਜਿਹੜਾ ਇਲਾਕਾ ਖੇਤੀਆਂ ਦਾ ਤਾਂ ਮਾਨੋ ਘਰ ਹੀ ਹੈ, ਚੰਗੀ ਖੇਤੀ ਹੁੰਦੀ ਇਸ ਇਲਾਕੇ ਵਿੱਚ। ਤਹ ਦੁਕਾਲ ਕੀ ਕੌਣ ਕੁਚਾਲੀ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਉਹ ਬਾਹਰ ਦੇ ਇਲਾਕੇ ਵਿੱਚ ਜਿਹੜਾ ਕਾਲ ਪੈ ਜਾਣਾ, ਐਸੀ ਜਿਹੜੀ ਖੋਟੀ ਚਾਲ ਹੈ, ਕਿੱਥੇ ਹੈ ਕੌਣ ਹੈ, ਕਾਲ ਤਾਂ ਪੈਂਦੇ ਹੀ ਨਹੀਂ ਹੈ। ਸਪਤ ਈਤ ਕੋ ਭੀਤ ਨ ਪਾਵਾ, ਇਸੇ ਤਰ੍ਹਾਂ ਜਿਸ ਬਾਹਰ ਦੇ ਇਲਾਕੇ ਨੂੰ ਜਿਹੜੀਆਂ 7 ਤਰ੍ਹਾਂ ਦੇ ਉਪਦਰਵਾਂ ਦਰ ਹੈ ਉਹ ਨਹੀਂ ਪਾਈਦਾ, ਖੇਤੀ ਨੂੰ 7 ਤਰ੍ਹਾਂ ਦੇ ਖਤਰੇ ਹੁੰਦੇ ਆ ਜਦੋਂ ਬੀਜੀ ਹੁੰਦੀ ਹੈ, ਉਹਨੂੰ ਸਪਤ ਈਤ ਕਹਿੰਦੇ ਹਨ, ਜਾਣੀ 7 ਉਪਦਰ, 7 ਤਰ੍ਹਾਂ ਦੇ ਵਿਘਨ, 7 ਤਰ੍ਹਾਂ ਦੇ ਖਤਰੇ। ਇੱਕ ਤਾਂ ਪਹਿਲਾ ਵੱਡਾ ਖਤਰਾ ਹੁੰਦਾ ਖੇਤੀ ਨੂੰ ਵੀ ਬੀਜ ਦਿੱਤੀ ਫਿਰ ਮੁੜ ਕੇ ਬਾਰਿਸ਼ ਨਾ ਹੋਣੀ, ਜਿਵੇਂ ਆ ਪਿੱਛੇ ਜੇ ਆ ਝੋਨਾ ਝੁਨਾ ਜਿਹਾ ਬੀਜਿਆ ਸੀ ਅਤੇ ਬਾਰਿਸ਼ ਨਹੀਂ ਹੋਈ ਸੀ ਅਤੇ ਬੜਾ ਖਤਰਾ ਸੀ ਵੀ ਪਤਾ ਨਹੀਂ ਇਹ ਬੰਨੇ ਲੱਗੂ ਕਿ ਨਹੀਂ ਲੱਗੂ, ਅਤੇ ਫਿਰ ਹੁਣ ਬਾਬੇ ਨੇ ਕਿਰਪਾ ਕਰਤੀ, ਜ਼ਿਆਦਾ ਪੈਣ ਲੱਗ ਗਿਆ ਸੀ, ਫਿਰ ਖਤਰਾ ਕਹਿੰਦੇ ਸੀ ਹੁਣ ਪਤਾ ਨਹੀਂ ਹਟੂ ਕਿ ਨਹੀਂ ਹਟੂਗਾ। ਇਸ ਤਰ੍ਹਾਂ ਕਹਿੰਦੇ ਖੇਤੀ ਨੂੰ ਖਤਰਾ ਹੁੰਦਾ 7 ਤਰ੍ਹਾਂ ਕਰਕੇ, ਜਾਂ ਤਾਂ ਬਲਕ ਬਿਲਕੁਲ ਨਾ ਹੋਣੀ ਜਾਂ ਫਿਰ ਬਹੁਤੀ ਹੋ ਜਾਣੀ। ਤੀਜਾ ਖਤਰਾ ਹੁੰਦਾ ਇਸ ਤਰ੍ਹਾਂ ਵੀ ਜਿਵੇਂ ਇਹ ਚੂਹੇ ਆਦਿਕ ਹੈ, ਇਹ ਜਾਨਵਰ ਇਹ ਪੈ ਜਾਂਦੇ, ਇਹ ਨੁਕਸਾਨ ਕਰਦੇ, ਲਾਜੀਕਲ ਤਾਂ ਇਹਨਾਂ ਦਾ ਇਲਾਜ ਜੀ ਹੈਗਾ, ਉਹ ਦਵਾਈ ਜੀ ਸਿਰ ਦਿੰਦੇ ਆ, ਵਿਚਾਰੇ ਮਰ ਮੁਰ ਜਾਂਦੇ ਖੁੱਡਾਂ ਖੱਡਾਂ 'ਚ, ਉਹਨਾਂ ਦਾ ਭੋਗ ਪਾ ਦਿੰਦੇ ਘਰਾਂ 'ਚ, ਹੁਣ ਤਾਂ ਘਰਾਂ 'ਚ ਵੀ ਹੈ, ਉਂਝੇ ਹੈ ਤਾਂ ਖੇਤੀ ਲਈ ਖਤਰਨਾਕ ਨਾ ਚੂਹਾ, ਇਹ ਆ ਗੰਨੇ ਗੁੰਨੇ ਜੇ ਇੱਧਰ ਆ ਯੂਪੀ ਵਾਂਗੂ ਘੱਟ ਕੁੱਟ ਕੇ ਜੇ ਜਿਵੇਂ ਚੂੜਾ ਕਰ ਦਿੰਦੇ ਨੇ, ਛੇ ਤਰ੍ਹਾਂ ਜਿੱਧਰ ਇੱਧਰ ਹੋ ਜਾਣ ਇਹ ਬਹੁਤੇ, ਬਹੁਤ ਹੀ ਨੁਕਸਾਨ ਕਰਦੇ। ਇਸ ਤਰ੍ਹਾਂ ਹੈ ਵੀ ਉਹ ਚੂਹਿਆਂ ਦੀ ਬਹੁਲਤਾ ਹੋ ਜਾਣੀ, ਉਹਨੇ ਖੇਤੀ ਨੂੰ ਨੁਕਸਾਨ ਕਰ ਦੇਣਾ, ਖਤਮ ਕਰ ਦੇਣਾ। ਚੌਥਾ ਹੈ ਵੀ ਮੱਕੜੀ, ਆ ਜਾਲ ਜੂਲ ਜਿਹਾ ਪੈ ਜਾਣਾ, ਮੱਕੜੀਆਂ ਆ ਜਾਣੀਆਂ ਇਹਦੇ ਨਾਲ, ਇਹ ਪੰਛੀਆਂ ਨੇ ਖਾ ਜਾਣਾ ਪੱਕੀ ਪਕਾਈ ਨੂੰ, ਇਹ ਹੁੰਦਾ ਹੈ। ਜਾਂ ਕਿਸੇ ਰਾਜੇ ਦੀ ਕਿਸੇ ਪਾਸੇ ਚੜ੍ਹਾਈ ਹੋ ਜਾਣੀ ਫੌਜ ਲੈ ਕੇ, ਪਰ ਉਹ ਰਸਤੇ 'ਤੇ ਥੋੜ੍ਹਾ ਤੁਰਦੀ ਫੌਜ, ਹੁਣ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਹੋਏ ਫਿਰ ਜਿੱਧਰ ਨੂੰ ਸਿੱਧੇ ਹੀ ਜਾਂਦੇ ਹੁੰਦੇ ਆ, ਘੋੜੇ ਰਾਥ ਹੋਰ ਹਾਥੀ ਉੱਤੇ, ਫਿਰ ਸਭ ਮਿੱਧੇ ਜਾਂਦੇ ਖੇਤੀ ਨੂੰ, ਲੜਾਈ ਲੜਾਈ ਜੀ ਲੱਗ ਜਾਏ, ਜਿਵੇਂ ਪੈਂਟਨ ਟੈਂਕ ਫੌਜੀ ਫਿਰਦੇ ਨਾ ਗੱਡੀਆਂ ਭਜਾਈ, ਇਹਨਾਂ ਨੇ ਕਿਹੜਾ ਦੇਖਣਾ ਪੱਕੀ ਕੱਚੀ, ਇਹਦਾ ਲੱਗਣਾ ਆਪਣਾ ਦੇਖਣਾ ਹੈ। ਇਸ ਤਰ੍ਹਾਂ ਕਹਿੰਦੇ ਕਿਸੇ ਪਾਸੇ ਰਾਜੇ ਦੀ ਚੜ੍ਹਾਈ ਹੋ ਜਾਏ ਫਿਰ ਵੀ ਖੇਤੀ ਨੂੰ ਖਤਰਾ, ਉਹ ਹਾਥੀ ਘੋੜੇ ਉਹ ਵੱਢ ਵੱਢ ਕੇ ਉਹਨਾਂ ਨੂੰ ਖਵਾਈ ਪੈ ਜਾਂਦੇ, ਉਹ ਚਰ ਜਾਂਦੇ, ਬਾਕੀ ਊਂ ਮਜ਼ੇ ਦਿੰਦੇ ਆ, ਦਲ ਮਲ ਦਿੰਦੇ। ਇਸ ਤਰ੍ਹਾਂ ਕਹਿੰਦੇ ਰਾਜੇ ਦੀ ਕਿਸੇ ਚੜ੍ਹਾਈ ਹੋ ਜਾਣੀ ਉਹਦੇ ਕਰਕੇ ਨੁਕਸਾਨ। ਸੱਤਵਾਂ ਹੈ ਕਹਿੰਦੇ ਖਖਰਾ ਹੈ, ਘੁੰਗੀ ਪੈ ਜਾਣੀ, ਆ ਪੱਤੇ ਜਿਹਦੇ ਨਾਲ ਮੁਰੜਦੇ ਜਾਂਦੇ ਨੇ, ਕਹਿੰਦੇ ਘੁੰਗੀ ਪੈ ਗਈ, ਉੱਲੀ ਲੱਗ ਗਈ ਜੀ ਇਹਨੂੰ। ਇਸ ਤਰ੍ਹਾਂ ਕਹਿੰਦੇ ਜੇ ਸੋ ਬਾਹਰ ਦੇ ਇਲਾਕੇ ਵਿੱਚ ਖੇਤੀ ਨੂੰ 7 ਤਰ੍ਹਾਂ ਦਾ ਕੋਈ ਵਿਘਨ ਨਹੀਂ, ਕੋਈ ਖਤਰਾ ਨਹੀਂ ਹੈ, ਕੋਈ ਬਿਮਾਰੀ ਨਹੀਂ ਪੈਂਦੀ ਹੈ, ਬਹੁਤੀ ਬਾਰਿਸ਼ ਪੈ ਜਾਵੇ ਜਾਂ ਹੋਵੇ ਹੀ ਨਾ, ਜਾਂ ਇਸੇ ਤਰ੍ਹਾਂ ਕੋਈ ਕੁੰਗੀ ਪੈ ਜਾਏ ਜਾਂ ਚੂਹੇ ਪੈ ਜਾਣ, ਕੋਈ ਖਤਰਾ ਨਹੀਂ ਹੈ। ਤਸ ਕਰ ਕੁਲ ਤਾਜ ਅਨਤ ਭਰਾਵਾ। ਫਿਰ ਇਸੇ ਤਰ੍ਹਾਂ ਇੱਕ ਹੋਰ ਖਤਰਾ ਹੁੰਦਾ ਚੋਰਾਂ ਕਰਕੇ, ਵੀ ਪੱਕੀ ਖੇਤੀ ਨੂੰ ਵੱਢ ਵੁੱਢ ਕੇ ਲੈ ਜਾਂਦੇ ਹੁੰਦੇ ਚੋਰ ਲੋਕ, ਅਤੇ ਘਰਾਂ ਵਿੱਚ ਵੀ ਜਿਹੜਾ ਕੋਈ ਵੇਚ ਕੇ ਅੰਨ ਵਗੈਰਾ ਰੁਪਈਏ ਲਿਆਉਂਦੇ ਉਹ ਚੋਰ ਲੈ ਜਾਂਦੇ ਹੁੰਦੇ, ਉਹ ਵੀ ਖਤਰਾ ਹੀ ਹੈ ਨਾ। ਕਹਿੰਦੇ ਜਿਹੜੀ ਚੋਰਾਂ ਦੀ ਕੁਲ ਹੈ, ਜਿੰਨੇ ਚੋਰਾਂ ਦੇ ਕੁਲ ਦੇ ਲੋਕ ਹੈ, ਉਹ ਕਹਿੰਦੇ ਛੱਡ ਕੇ ਕਿਸੇ ਹੋਰ ਪਾਸੇ ਦੌੜ ਗਏ, ਬਾਹਰ ਦੇ ਇਲਾਕੇ ਵਿੱਚ ਕੋਈ ਚੋਰ ਨਹੀਂ ਰਹਿ ਰਿਹਾ ਹੈ। ਪਥਕ ਜਾਤ ਜਹ ਮਨ ਬੇਰ ਮਾਵਾ। ਬਾਹਰ ਦੇ ਇਲਾਕੇ ਨੂੰ ਵੇਖ ਵੇਖ ਕੇ ਜਿਹੜਾ ਰਾਹੀ ਪਾਂਧੀ ਮੁਸਾਫਰ ਹੈ, ਉਹਦਾ ਮਨ ਕਹਿੰਦੇ ਮੋਇਆ ਜਾਂਦਾ ਹੈ, ਜਨੂ ਲਟੂਈ ਹੋ ਜਾਂਦਾ ਵੀ ਇਲਾਕਾ ਬਹੁਤ ਵਧੀਆ ਹੈ। ਫੇਰ ਹਿਤੂ ਨਰ ਕੁਟੰਬ ਭੁਲਾਵਾ। ਉੱਥੋਂ ਦੇ ਬਾਹਰ ਦੇ ਇਲਾਕੇ ਦੇ ਜਿਹੜੇ ਲੋਕ ਹੈ ਨਾ, ਬੜਾ ਪ੍ਰੇਮ ਪਿਆਰ ਕਰਦੇ, ਉਹਨਾਂ ਲੋਕਾਂ ਦਾ ਪ੍ਰੇਮ ਪਿਆਰ ਦੇਖ ਕੇ ਨਾ, ਇਹ ਜਿਹੜਾ ਮਨੁੱਖ ਹੈ ਰਾਹੀ ਪਾਂਧੀ ਹੈ ਯਾਤਰੀ ਹੈ, ਆਪਣੇ ਪਰਿਵਾਰ ਦਾ ਟੱਬਰ ਟੀਰ ਦਾ ਪ੍ਰੇਮ ਭਰਾ ਭੁਲਾ ਦਿੰਦਾ, ਉਹਨਾਂ ਵਿੱਚ ਹੀ ਪਰ ਜਾਂਦਾ ਵੀ ਵਧੀਆ ਇਹ ਲੋਕ ਹੈ। ਫਲ ਫੂਲਨ ਦਲ ਯੁਤ ਤਾਰ ਚਾਰੂ। ਫਿਰ ਜਿਹੜੇ ਦਰਖਤ ਹੈ, ਫਲਾਂ ਫੁੱਲਾਂ ਸਹਿਤ ਹੈ, ਬੜੇ ਚੰਗੇ ਵਧੀਆ ਫਲਦਾਰ ਦਰਖਤ ਹੈ ਇਸ ਇਲਾਕੇ ਵਿੱਚ। ਪਥਕ ਹੇਤ ਠਾਡੇ ਸੁਖ ਕਾਰੂ। ਜਿਹੜਾ ਕੋਈ ਰਾਹੀ ਬਣਦੀ ਹੈ ਉਹਦੇ ਵਾਸਤੇ, ਸੁਖ ਬਖਸ਼ਣ ਵਾਸਤੇ ਇਹ ਰਸਤਿਆਂ ਵਿੱਚ ਚੰਗੇ ਫਲਦਾਰ ਦਰਖਤ ਖੜੋਤੇ ਹੋਏ ਹੈ। ਬਸ ਹੈ ਲੋਕ ਜਹ ਸੁਜਨ ਸੁਚਾਲੀ। ਜਿਸ ਬਾਹਰ ਦੇ ਇਲਾਕੇ ਵਿੱਚ ਜਿੰਨੇ ਲੋਕ ਹੈ, ਬੜੇ ਚੰਗੇ ਨੇਕ ਕੰਮ ਕਰਨ ਵਾਲੇ, ਚੰਗੀ ਜਾਤ ਦੇ ਬਸਦੇ ਹਨ। ਦਇਆ ਧਰਮ ਕੇ ਜੇ ਪ੍ਰਿਤ ਪਾਲੀ। ਚਾਲੀ ਵਾਲੇ, ਰੀਤੀ ਵਾਲੇ, ਗਰੀਬਾਂ 'ਤੇ ਦਇਆ ਕਰਨੀ, ਆਪਣੇ ਧਰਮ ਦੇ ਵਿੱਚ ਕਾਇਮ ਰੱਖਣਾ, ਦਇਆ ਧਰਮ ਆਦਿ ਗੁਣਾਂ ਦੇ ਪਾਲਣ ਕਰਨ ਵਾਲੇ ਹਨ। ਉਥਿਤ ਸੇਵ ਮਹਿ ਜਿੰਦ ਮਨ ਰਾਤਾ। ਇਹਨਾਂ ਦਾ ਕਹਿੰਦੇ ਲੋੜਵੰਦ ਜਿਹੜੇ ਰਾਹੀ ਪਾਂਧੀ ਮੁਸਾਫਰ, ਉਹਨਾਂ ਦੀ ਸੇਵਾ ਕਰਨ ਵਿੱਚ ਮਰਨ ਗਿਆ ਪਿਆ ਰਤਿਆ ਪਿਆ ਹੈ। ਗੁਣ ਗ੍ਰਾਹੀ ਸਭ ਵਿਦਿਆ ਗਿਆਤਾ। ਜਿੰਨੇ ਗੁਣ ਹੈ ਉਹਨਾਂ ਨੂੰ ਗ੍ਰਹਿਣ ਕਰਨ ਵਾਲੇ ਲੋਕ ਹੈ, ਸਭ ਤਰ੍ਹਾਂ ਦੀ ਜਿਹੜੀ ਵਿਦਿਆ ਹੈ ਉਹਦੇ ਗਿਆਤੇ ਹੈ, ਸਭ ਤਰ੍ਹਾਂ ਦੀ ਵਿਦਿਆ ਨੂੰ ਪੜਿਆ ਹੋਇਆ ਹੈ। ਉਪਜਹ ਜਹ ਤੁਰੰਗ ਬਹੁ ਸੁੰਦਰ। ਇਸ ਬਾਹਰ ਦੇ ਇਲਾਕੇ ਵਿੱਚ ਕਹਿੰਦੇ ਬਹੁਤ ਗੁਣਾਂ ਵਾਲੇ, ਇਸ ਤਰ੍ਹਾਂ ਸੋਹਣੇ ਸੁੰਦਰ ਘੋੜੇ ਪੈਦਾ ਹੁੰਦੇ ਹਨ। ਬਲੀ ਤਰਲਤਾ ਗੁਣ ਕੇ ਮੰਦਰ। ਬਲੀ ਘੋੜੇ ਹਨ, ਇਸ ਤਰ੍ਹਾਂ ਬੜੇ ਸਿਆਣੇ ਹੈ ਤੇ ਗੁਣਾਂ ਦੇ ਤਾਂ ਮਾਨੋ ਘਰ ਹੀ ਹਨ, ਬੜੇ ਤੇਰ ਤਿਰਖੇ ਚੱਲਣ ਵਾਲੇ, ਦੌੜ ਕਲਾਉਣ ਵਾਲੇ ਹਨ। ਔਰ ਪਸ਼ੂ ਬਹੁ ਸੁਭਗ ਸੁਜਾਤੀ। ਆ ਘੋੜਿਆਂ ਤੋਂ ਬਗੈਰ ਹੋਰ ਜਿਹੜੇ ਪਸ਼ੂ ਹੈ, ਗਊ ਮੱਝਾਂ ਹਨ, ਉਹ ਵੀ ਚੰਗੀਆਂ ਹਨ, ਚੰਗੀ ਕਿਸਮ ਜਾਤ ਦੀਆਂ ਹਨ। ਕੀ ਖਾਨ ਕੀਨ ਬਿਦ ਖਿਆਤੀ। ਮਾਨੋ ਵਿਧਾਤਾ ਪਰਮੇਸ਼ਰ ਨੇ ਜਿਹੜਾ ਬਾਹਰ ਦਾ ਇਲਾਕਾ ਹੈ ਨਾ, ਇਹਨੂੰ ਤਾਂ ਕਹਿੰਦੇ ਪਸ਼ੂਆਂ ਡੰਗਰਾਂ ਦੀ ਚੰਗੀ ਕਹਿੰਦੇ ਖਾਣ ਹੀ ਪ੍ਰਗਟ ਕੀਤਾ ਹੈ। ਸਭ ਤਰ੍ਹਾਂ ਦੇ ਕਿਸਮਾਂ ਦੇ ਚੰਗੇ ਪਸ਼ੂ ਇਹ ਬਾਹਰ ਦੇ ਇਲਾਕੇ ਵਿੱਚੋਂ ਮਿਲਦੇ ਹਨ। ਜੋ ਅਸ ਦੇਸ਼ ਰੁਚਰ ਬਾਹਰ ਸਾਗਰ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਜਿਹੜਾ ਬਾਹਰ ਦਾ ਇਲਾਕਾ ਬੜਾ ਸੁੰਦਰ ਸ੍ਰੇਸ਼ਟ ਹੈ ਸਾਰਾ। ਭਰਤ ਖੰਡ ਮਹਿ ਸ਼ੋਭਤ ਉਜਾਗਰਾ। ਜਿਹੜਾ ਸਾਡਾ ਭਾਰਤ ਖੰਡ ਹੈ ਇਹਦੇ ਵਿੱਚ ਕਹਿੰਦੇ ਐਨ ਪ੍ਰਗਟ ਹੀ ਸੋਭਦਾ ਹੈ। ਤੇਹ ਮਹਿ ਤਲਵੰਡੀ ਭਲ ਨਗਰੀ। ਬਾਹਰ ਦੇ ਇਲਾਕੇ ਵਿੱਚ ਰਾਏ ਭੋਏ ਦੀ ਤਲਵੰਡੀ ਨਾਮ ਦੀ ਨਗਰੀ ਹੈ, ਬੜੀ ਚੰਗੀ। ਚਾਰ ਬਰਨ ਕਰ ਪੂਰਤ ਸਗਰੀ। ਉਹ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਜਿਹੜੇ ਚਾਰ ਬਰਨ ਹੈ, ਬ੍ਰਾਹਮਣ ਹੈ, ਖੱਤਰੀ ਹੈ, ਵੈਸ ਹੈ, ਸੂਦਰ ਹੈ, ਇਹ ਚਾਰੇ ਬਰਨਾਂ ਨਾਲ, ਚੌਹਾਂ ਨਾਲ ਚੰਗੀ ਤਰ੍ਹਾਂ ਭਰੀ ਹੈ, ਸਾਰੇ ਜਾਤਾਂ ਵਾਲੇ ਲੋਕ ਰਹਿ ਰਹੇ ਪਏ ਪਏ ਤਲਵੰਡੀ ਵਿੱਚ ਜਿਹ ਕੇ ਚਾਹੁੰਦੇ ਸੁਭਾਗ ਸੁਹਾਵਾ। ਹੇ ਗੁਰੂ ਅੰਗਦ ਸਾਹਿਬ ਜੀ, ਜਿਸ ਰਾਏ ਪੋਏ ਤਲਵੰਡੀ ਦੇ ਇਰਦ ਗਿਰਦ ਬੜਾ ਸੋਹਣਾ ਕਹਿੰਦੇ ਬਾਗ ਸੋਭਨੀਕ ਹੈ, ਕੁਸਮ ਬਾਟਿਕਾ ਬਹੁ ਸ਼ਬ ਪਾਵਾ, ਹੋਰ ਜਿਹੜੀਆਂ ਫੁੱਲਾਂ ਦੀਆਂ ਬਗੀਚਿਆਂ ਬੜੀਆਂ ਛਵੀ ਪਾਉਂਦੀਆਂ ਹਨ, ਨਗਰ ਕੋਟ ਦਿੱਡ ਬਣਿਓ ਉਤੰਗਾ। ਜਿਹੜਾ ਰਾਏ ਪੋਏ ਤਲਵੰਡੀ ਦਾ ਨਗਰ ਦਾ ਇਰਦ ਗਿਰਦ ਜਿਹੜਾ ਕੋਟ ਹੈ ਉਹ ਬਹੁਤ ਉੱਚਾ ਮਜ਼ਬੂਤ ਬਣੇ, ਨਗਰ ਦੇ ਇਰਦ ਗਿਰਦ ਉੱਚੀ ਉੱਚੀ ਕੰਧ ਕੱਢੀ ਆ, ਫਸੀਲ ਕੱਢੀ ਹੋਈ ਹੈ, ਮਤ ਸਾਰ ਧਰਤਾ ਜੋ ਗਿਰ ਸੰਗਾ। ਇੰਨਾ ਉੱਚਾ ਕੋਟ, ਇੰਨੀ ਉੱਚੀਆਂ ਇਰਦ ਗਿਰਦ ਨਗਰ ਦੇ ਕੰਧਾਂ ਹੈ ਜੋ ਕਹਿੰਦੇ ਜਿਹੜਾ ਪਹਾੜ ਉਹਦੇ ਨਾਲ ਈਰਖਾ ਰੱਖ ਰਹੀਆਂ ਵੀ ਸਾਡੇ ਨਾਲੋਂ ਤੂੰ ਉੱਚਾ ਨਹੀਂ, ਅਸੀਂ ਤੇਰੇ ਨਾਲੋਂ ਕੰਧਾਂ ਉੱਚੀਆਂ ਹਾਂ। ਅਟਾ ਘਟਾ ਸੰਗ ਕਰਤ ਬਿਲਾਸਾ। ਹੇ ਗੁਰੂ ਅੰਗਦ ਸਾਹਿਬ, ਜਿਹੜੀ ਰਾਏ ਭੋਏ ਦੀਆਂ ਤਲਵੰਡੀ ਦੀਆਂ ਕਹਿੰਦੇ ਅਟਾਰੀਆਂ ਨਾ ਉੱਚੀਆਂ ਉੱਚੀਆਂ, ਉਹ ਤਾਂ ਬਦਲੀਆਂ ਘਟਾਵਾਂ ਦੇ ਨਾਲ ਕਹਿੰਦੇ ਖੁਸ਼ ਹੋ ਕੇ ਗੱਲਾਂ ਬਾਤਾਂ ਹੀ ਮਾਨੋ ਕਰਦੀਆਂ। ਮਨ ਹੋ ਨਿਰੋਧਨ ਕੀ ਹੀ ਆਸਾ। ਹੇ ਗੁਰੂ ਅੰਗਦ ਸਾਹਿਬ, ਉਹ ਰਾਏ ਭੋਏ ਤਲਵੰਡੀਆਂ ਦੀਆਂ ਐਡੀਆਂ ਉੱਡੀਆਂ ਉੱਚੀਆਂ ਅਟਾਰੀਆਂ ਹਨ, ਕਹਿੰਦੇ ਜਿਹੜੇ ਮਾਨੋ ਜਿਹੜੇ ਕੋਈ ਬੱਦਲ ਹੈ ਨਾ ਉਹਨਾਂ ਨੂੰ ਕਹਿੰਦੇ ਰੋਕਣ ਦੀ ਉਹਨਾਂ ਦੀ ਹਿਰਦੇ ਵਿੱਚ ਆਸਾ ਹੈ। ਆਹ ਅੱਠ ਅੱਠ ਮੰਜ਼ਿਲੇ ਮਕਾਨ ਬਣੇ, ਬੱਦਲ ਆਉਂਦੇ ਅੱਗੇ ਜਾ ਨਹੀਂ ਸਕਦੇ, ਲੰਘ ਨਹੀਂ ਸਕਦੇ ਹਾਂ। ਮੰਦਿਰ ਜਹ ਸੁੰਦਰ ਸ਼ਬ ਪਾਈ। ਅਟਾਰੀਆਂ ਤੋਂ ਬਗੈਰ ਹੋਰ ਜਿਹੜੇ ਕੋਈ ਮੰਦਿਰ ਮਕਾਨ ਹੈ ਉਹ ਬਹੁਤ ਸੁੰਦਰ ਬੜੀ ਛਵੀ ਪਾ ਰਹੇ। ਸਰਬ ਰੁਤਨ ਮਹਿ ਜੇ ਸੁਖਦਾਈ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਉਹ ਜਿਹੜੇ ਮਕਾਨ ਹੈ ਨਾ ਇਹੋ ਜਿਹੇ ਬਣੇ ਹੈ ਸਾਰੀਆਂ ਰੁੱਤਾਂ ਵੀ ਸੁਖ ਦੇਣ ਵਾਲੇ ਹੈ। ਗਰਮੀ ਦੀ ਮੌਸਮ ਵਿੱਚ ਵੀ ਉਹਨਾਂ ਮਕਾਨਾਂ ਵਿੱਚ ਸਭ ਤਰ੍ਹਾਂ ਦੀ ਸਹੂਲਤ, ਦਰਵਾਜ਼ੇ ਖੋਲ੍ਹਦੇ, ਹਵਾ ਸਰਦੀ ਠੰਡ ਦੀ ਆ ਗਈ, ਦਰਵਾਜ਼ੇ ਅਲਵਾਰੀਆਂ ਬੰਦ ਕਰੋ। ਇਸ ਤਰ੍ਹਾਂ ਕਹਿੰਦੇ ਉਹ ਜਿਹੜੇ ਮਕਾਨ ਹੈ ਸਾਰੀਆਂ ਰੁੱਤਾਂ ਵਿੱਚ ਸੁੱਖ ਦੇਣ ਵਾਲੇ, ਐਸੇ ਢੰਗ ਨਾਲ ਨਕਸ਼ੇ ਨਾਲ ਬਣੇ ਬਣਾਏ ਹੋਏ। ਅਸ਼ਟਾ ਪਦ ਸਮ ਬਿਪਨੀ ਭੂਰੀ। ਫਿਰ ਜਿਹੜੀਆਂ ਕਹਿੰਦੇ ਉਹ ਬਾਜ਼ਾਰ ਵਿੱਚ ਮੰਡੀ ਹੈ, ਉਹ ਕਹਿੰਦੇ ਜਿਹੜੀ ਹੈ ਨਾ ਦੁਕਾਨਾਂ ਵਾਲੀ ਮੰਡੀ, ਜਿਵੇਂ ਕੋਈ ਚੌਪੜ ਹੁੰਦਾ ਖੇਲਣ ਵਾਲਾ, ਇਸ ਤਰ੍ਹਾਂ ਦੀ ਉਹ ਮੰਡੀ ਹੈ ਬੜੀ ਤਕੜੀ। ਬਨਜ ਸੌਜ ਸੋ ਆਪਨ ਪੂਰੀ। ਜਿਹੜਾ ਸੌਦੇ ਦੇ ਕਰਨ ਵਾਲੇ ਵਪਾਰ ਹੈ ਉਹਨਾਂ ਨੇ ਕਹਿੰਦੇ ਸੌਦੇ ਵਪਾਰ ਕਰਨ ਵਾਲੀਆਂ ਜਿਹੜੀਆਂ ਆਪਣ ਕੀ ਆਪਣ ਦੁਕਾਨਾਂ ਹੈ, ਕਹਿੰਦੇ ਵਪਾਰ ਕਰਨ ਵਾਲੇ ਸੌਦੇ ਨਾਲ ਦੁਕਾਨਾਂ ਭਰੀਆਂ ਹੋਈਆਂ। ਸ੍ਰੀ ਨਾਨਕ ਆਗਮ ਕੇ ਹੇਤੂ। ਹੇ ਗੁਰੂ ਅੰਗਦ ਸਾਹਿਬ ਜੀ, ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਸ ਰਾਏ ਭੋਏ ਦੀ ਤਲਵੰਡੀ ਵਿੱਚ ਆਉਣਾ ਹੈ, ਇਸ ਕਰਕੇ ਉਹਨਾਂ ਦੇ ਆਉਣ ਦੇ ਕਾਰਨ ਕਰਕੇ ਰਚਿਓ ਸੁਰਗ ਵਿਦ ਸੁਖ ਸੰਕੇਤੂ। ਇਹ ਤਾਂ ਮਾਨੋ ਪਰਮੇਸ਼ਰ ਵਧਾਤੇ ਨੇ, ਕਹਿੰਦੇ ਇੱਥੇ ਆ ਜਿਹੜੀ ਰਾਏ ਭੋਏ ਦੀ ਤਲਵੰਡੀ ਇਹ ਸੁਰਗ ਹੀ ਰਚ ਦਿੱਤਾ ਹੈ, ਸੁਖਾਂ ਦਾ ਭਲੀ ਪ੍ਰਕਾਰ ਘਰ। ਸੁਰਬੀ ਖੀਰ ਪਰਯੂਖ ਸਮਾਨਾ। ਇੱਥੋਂ ਦੀ ਜਿਹੜੀਆਂ ਗਈਆਂ ਗਊਆਂ ਉਹਨਾਂ ਦਾ ਜਿਹੜਾ ਦੁੱਧ ਹੈ ਕਹਿੰਦੇ ਅੰਮ੍ਰਿਤ ਵਰਗਾ ਹੈ। ਸੁਰ ਸਮ ਸੁੰਦਰ ਮਨ ਜੁ ਸੁਜਾਨਾ। ਇਹ ਰਾਏ ਭੋਏ ਦਲਵੰਡੀ ਦੇ ਜਿਹੜੇ ਮਨੁੱਖ ਹਨ ਉਹ ਜਿਵੇਂ ਦੇਵਤੇ ਹੁੰਦੇ, ਉਹਨਾਂ ਦੇ ਸਮਾਨ ਸੁੰਦਰ ਸੋਹਣੇ ਸੁਨੱਖੇ ਤੇ ਸਿਆਣੇ ਹਨ। ਜਿਹ ਕੀ ਰਚਨਾ ਹੇਰ ਵਿਚਿਤਰਾ। ਜਿਸ ਰਾਏ ਭੋਏ ਤਲਵੰਡੀ ਦੀ ਰਚਨਾ ਦੇਖ ਕੇ ਬੜੀ ਸੁੰਦਰ, ਵਿਸ਼ਵਕਰਮਾ ਹੋਇਓ ਚਿੱਤ ਚਿੱਤਰਾ। ਜਿਹੜਾ ਦੇਵਤਿਆਂ ਦਾ ਕਾਰੀਗਰ ਮਿਸਤਰੀ ਨਾ ਬਾਬਾ ਵਿਸ਼ਵਕਰਮਾ, ਉਹ ਵੀ ਚਿੱਤ ਵਿੱਚ ਫਿਰ ਹੈਰਾਨ ਹੁੰਦਾ ਵੀ ਇਹੋ ਜਿਹੇ ਮਕਾਨ ਤਾਂ ਦੇਵਤਿਆਂ ਨੂੰ ਮੈਂ ਵੀ ਬਣਾ ਕੇ ਨਹੀਂ ਦੇ ਸਕਿਆ। ਸਰੁੱਤ ਪਾਠੀ ਹੋਤੀ ਤਤ ਵੇਤੂ। ਇਸੇ ਤਰ੍ਹਾਂ ਉੱਥੇ ਜਿਹੜੇ ਰਹਿਣ ਵਾਲੇ ਬ੍ਰਾਹਮਣ ਹੈ ਕਹਿੰਦੇ ਵੇਦ ਪਾਠੀ ਹੈ ਤੇ ਹੋਤੀ ਹਵਨ ਕਰਨ ਵਾਲੇ ਹਨ, ਤੇ ਤਤ ਬੇਤੇ ਅਨਪੜ੍ਹ ਲਾਣਾ ਨੀ ਬਾਹਮਣਾ ਦਾ ਹੈ। ਘੱਟ ਕਰਮੀ ਕ੍ਰਿਤ ਕੈਵਲ ਹੇਤੂ। ਫਿਰ ਕਹਿੰਦੇ ਉਹ ਛੇ ਕਰਮ ਕਰਨ ਵਾਲੇ ਹੈ, ਵਿਦਿਆ ਪੜ੍ਹਨ ਪੜ੍ਹਾਉਣ ਵਾਲੇ ਹੈ, ਜਗ ਕਰਨ ਕਰਾਉਣ ਵਾਲੇ ਹੈ, ਦਾਨ ਦੇਣ ਲੈਣ ਵਾਲੇ ਹਨ, ਇਹ ਜਿਹੜਾ ਛੇ ਤਰ੍ਹਾਂ ਦਾ ਕਰਮ ਕਰੇ ਉਹਨੂੰ ਖਟਕਰਮੀ ਪੰਡਿਤ ਕਿਹਾ ਜਾਂਦਾ, ਵੀ ਦਾਨ ਦੇਵੇ ਵੀ ਅਤੇ ਆਪਣੇ ਕੋਲੋਂ ਦੂਜਿਆਂ ਤੋਂ ਲੈ ਵੀ ਲਵੇ, ਵਿੱਦਿਆ ਪੜ੍ਹੇ ਵੀ ਅਤੇ ਅੱਗੇ ਪੜ੍ਹਾਵੇ ਵੀ, ਇਸ ਤਰ੍ਹਾਂ ਜੱਗ ਕਰੇ ਵੀ ਅਤੇ ਪ੍ਰੇਰ ਕੇ ਲੋਕਾਂ ਤੋਂ ਕਰਵਾਵੇ। ਇਹ ਜਿਹੜਾ ਛੇ ਤਰ੍ਹਾਂ ਦੇ ਕੰਮ ਕਰੇ ਉਹਨੂੰ ਖਟਕਰਮੀ ਕਹਿੰਦੇ। ਕਹਿੰਦੇ ਇਸ ਤਰ੍ਹਾਂ ਜਿਹੜੇ ਬ੍ਰਹਮਣ ਲੋਕ ਉਹ ਛੇ ਕਰਮਾਂ ਨੂੰ ਕੰਮਾਂ ਨੂੰ ਕਰਨ ਵਾਲੇ, ਅਤੇ ਉਹ ਜਿਹੜੇ ਕਰਮ ਕਰ ਪਾਬੈ ਕੋਈ ਮਾਇਆ ਵਾਸਤੇ ਵਡਿਆਈ ਵਾਸਤੇ ਨਹੀਂ, ਸਗੋਂ ਕਹਿੰਦੇ ਕੇਵਲ ਮੁਕਤੀ ਵਾਸਤੇ, ਜਿਹੜੀ ਵਾਹਿਗੁਰੂ ਦੇ ਵਿੱਚ ਲੀਨਤਾ ਹੋ ਜਾਣਾ, ਇੱਕਮਿੱਕ ਹੋ ਜਾਣਾ, ਐਸੀ ਮੁਕਤੀ ਵਾਸਤੇ ਉਹ ਐਸਾ ਕਰਦੇ। ਆਸ ਦੇ ਜਵਰ ਜਹ ਬਸੈ ਸੁਖਾਏ, ਇਹੋ ਜਿਹੜੇ ਬ੍ਰਹਮਣ ਸ੍ਰੇਸ਼ਟ ਹੈ ਜਿਸ ਰਾਏ ਭੋਈ ਤਲਵੰਡੀ ਵਿੱਚ ਸੁਖ ਨਾਲ ਬਸਦੇ। ਛਤਰੀ ਧਰਮ ਯੁੱਧ ਹਿਤ ਧਾਰੇ, ਜੇ ਜਿਹੜੇ ਛਤਰੀ ਹੈ ਉਹਨਾਂ ਨੇ ਕਹਿੰਦੇ ਧਰਮ ਯੁੱਧ ਜਿਹੜਾ ਉਹਦੇ ਵਿੱਚ ਪ੍ਰੇਮ ਧਾਰੇ ਹੈ, ਧਰਮ ਦੇ ਯੁੱਧ ਵਿੱਚ ਹੀ ਪ੍ਰੇਮ ਰੱਖਦੇ, ਧਰਮ ਦਾ ਯੁੱਧ ਕਰਦੇ। ਬਨਕ ਧਨੀ ਕ੍ਰਿਤ ਬਨਜ ਬਿਨੀਤਾ, ਜਿਹੜੇ ਬਾਣੀਏ ਬੈਸਾ ਧਨੀ ਲੋਕ ਹੈ ਉਹਨਾਂ ਦਾ ਜਿਹੜੇ ਉਹ ਬਣਜ ਕਿਰਤ ਕਰਦੇ, ਬਣਜ ਦੀ ਕਿਰਤ ਕਰਦੇ, ਵਪਾਰ ਦੀ ਕਿਰਤ ਕਰਦੇ, ਉਹ ਬਨੀਤਾ ਨੀਤੀ ਸਹਿਤ ਹੈ, ਭਾਵੇਂ ਠੱਗੀਆਂ ਵੱਗੀਆਂ ਵਾਲਾ ਨਹੀਂ ਹੈ, ਵੀ ਪਾਂਸਕ ਰਾਹੀਂ ਜੇ ਘੱਟ ਘੱਟ ਤੋਲ ਤੋਲ ਦੇਈ ਜਾਣ। ਬਾਤ ਕੁਸ਼ਲ ਬੇਦਨ ਪਥ ਪ੍ਰੀਤਾ, ਫਿਰ ਗੱਲਬਾਤ ਕਰਨ ਵਿੱਚ ਜਿਹੜੇ ਲੋਕ ਬੜੇ ਕੁਸ਼ਲ ਕੇ ਚਤਰ ਸਿਆਣੇ, ਅਤੇ ਜਿਹੜਾ ਗਿਆਨਮਈ ਪੁਸਤਕਾਂ ਦਾ ਰਸਤਾ ਹੈ, ਗਿਆਨਵੀ ਪੁਸਤਕਾਂ ਦੇ ਰਸਤੇ ਵਿੱਚ ਪ੍ਰੀਤ ਕਰਨ ਵਾਲੇ ਹਨ। ਸ਼ੂਦਰ ਸਭਨ ਕੀ ਸੇਵ ਕਰੇ, ਉੱਥੇ ਜਿਹੜੇ ਸ਼ੂਦਰ ਜਾਤੀ ਦੇ ਲੋਕ ਸਾਰਿਆਂ ਦੀ ਸੇਵਾ ਖੁਸ਼ ਹੋ ਕੇ ਕਰਦੇ। ਨਿਪੁੰਨ ਕਾਰ ਨਿਜ ਨਿਜ ਮਹਤੇ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਉਹ ਚਾਰੇ ਜਾਤਾਂ ਵਾਲੇ ਜਿਹੜੇ ਲੋਕ ਆਪੋ ਆਪਣੇ ਕੰਮ ਕਰਨ ਵਿੱਚ ਐਨ ਬੜੇ ਸਿਆਣੇ ਚਤਰ ਹੈ। ਨਰ ਅਰੋਗਤਾ ਯੁੱਧ ਕੁਸ਼ਲਾਤਾ, ਜਿੰਨੇ ਰਾਏ ਭੋਏ ਤਲਵੰਡੀ ਦੇ ਲੋਕ ਹੈ ਸਾਰੇ ਕਹਿੰਦੇ ਅਰੋਗਤਾ ਸਹਿਤ ਤੰਦਰੁਸਤੀ ਸਹਿਤ ਹੈ, ਬੜੇ ਪ੍ਰਸੰਨ ਖੁਸ਼ ਹਨ। ਵੈਦਿਕ ਪਾਠ ਹੈ ਹੇਤ ਸਭ ਗਿਆਤਾ, ਸਾਰੇ ਕਹਿੰਦੇ ਜਿਹੜੇ ਲੋਕ ਹੈ ਵੈਦਿਕ ਪੁਸਤਕੀਆਂ ਪੜ੍ਹਦੇ ਹਨ, ਆਪਣੀ ਨਿਰੋਗਤਾ ਦੀ ਗਿਆਤ ਵਾਸਤੇ, ਸਮਝ ਵਾਸਤੇ ਵੀ ਅਸੀਂ ਤੰਦਰੁਸਤ ਰਹੀਏ, ਇਸ ਲਈ ਕਹਿੰਦੇ ਹਕੀਮੀ ਬੈਰਕ ਦੀਆਂ ਪੁਸਤਕਾਂ ਪੜ੍ਹਦੇ ਹਨ। ਬੇਦੀ ਬੰਸ ਬਸ ਹੈ ਧਨ ਧਾਰੀ, ਇਸੇ ਰਾਏ ਭੋਏ ਦੀ ਤਲਵੰਡੀ ਵਿੱਚ ਬੇਦੀਆਂ ਦੀ ਬੰਸ ਵੀ ਬਸਦੀ ਹੈ ਜੋ ਸ਼ਸਤਰ ਧਾਰੀ ਹੈ। ਯੁੱਧ ਬੇਦ ਕਾ ਜਿਨ ਹੈ ਸੁਧਾਰੀ, ਇਹਨਾਂ ਨੇ ਕਹਿੰਦੇ ਯੁੱਧ ਕਰਨ ਰੂਪ ਜਿਹੜੀ ਥੜੀ ਹੈ ਬੜੀ ਵਧੀਆ ਸੁਣਾ ਬਣਾਈ ਹੋਈ ਹੈ। ਤੁੰਡ ਕਾਲਿਕਾ ਪਾਵਕ ਕੁੰਡਾ, ਇਸੇ ਤਰ੍ਹਾਂ ਜਿਹੜਾ ਕਾਲੀ ਦਾ ਮੂੰਹ ਹੈ ਮਾਨੋ ਕਹਿੰਦੇ ਅਗਨੀ ਕੁੰਡ ਬਣਾਇਆ ਹੈ। ਯੱਗ ਥੰਬ ਸੇ ਸੋਭਤ ਝੰਡਾ, ਇਸੇ ਤਰ੍ਹਾਂ ਜਿਹੜਾ ਜੱਗ ਵਾਲਾ ਥੰਮ ਹੁੰਦਾ ਹੈ ਥੰਬਲਾ ਜਾ ਹੁੰਦਾ, ਇਹ ਮਾਨੋ ਜਿਹੜਾ ਝੰਡਾ ਸੋਭ ਰਿਹਾ ਹੈ। ਕਿਰਪਨ ਸਮ ਕਾਤੁਰਤਾ ਖੋਏ, ਜਿਹਨੇ ਜੱਗ ਕਰਨਾ ਹੁੰਦਾ ਨਾ ਉਹਨੂੰ ਕਹਿੰਦੇ ਸੌਂਪਣਾ ਗਾਉਣਾ ਪੈਂਦਾ, ਸੌਂਪਣਾ ਛੱਡਣਾ ਪੈਂਦਾ, ਦਿਲ ਖੋਲ ਕੇ ਜੱਗ ਕਰਨਾ ਪੈਂਦਾ। ਇੱਧਰ ਜਿਹੜਾ ਕਹਿੰਦੇ ਕਚੂਸਪਣੇ ਦੇ ਸਮਾਨ ਇਹ ਬੇਦੀਆਂ ਨੇ ਕੈਰਪਣਾ ਖੋਇਆ ਹੋਇਆ, ਸਾਰੇ ਕਹਿੰਦੇ ਡਰਪੋਕ ਨਹੀਂ ਹਨ। ਕਰਵਾਰਨ ਕੇ ਕੀਨ ਸਰੋਏ, ਇਸੇ ਤਰ੍ਹਾਂ ਜਿਹੜੇ ਕੋਈ ਸ਼ਸਤਰ ਧਾਰੀ ਹਨ ਉਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਹੁੰਦੀਆਂ ਹਨ, ਇੱਧਰ ਕਹਿੰਦੇ ਜਿਹੜੀਆਂ ਤਲਵਾਰਾਂ ਇਹਨਾਂ ਨੇ ਫੜੀਆਂ ਇਹੀ ਜਗ ਕਰਨ ਲਈ ਮਾਨੋ ਕਹਿੰਦੇ ਸਰੋਏ ਚਮਚੇ ਫੜਾਏ ਹੋਏ ਹਨ ਬੜੇ ਬੜੇ। ਦੁਸ਼ਟਾ ਮਿਖ ਬਹੁ ਦੀਨ ਅਹੂਤੀ, ਉਹ ਜਗ ਦੇ ਵਿੱਚ ਕਹਿੰਦੇ ਅਹੂਤੀ ਦੇਈ ਦੀ ਹੈ, ਆਹ ਜਿਹੜੀਆਂ ਸੁਗੰਧੀਏ ਵਾਲੀਆਂ ਚੀਜ਼ਾਂ ਜੀਆਂ ਪਾਈਆਂ, ਕਹਿੰਦੇ ਦੁਸ਼ਟਾਂ ਦਾ ਭੈੜੇ ਲੋਕਾਂ ਦੇ ਜਿਹੜਾ ਮਾਸ ਹੈ ਇਹੀ ਮਾਨੋ ਜਿਹੜੇ ਬੇਦੀ ਲੋਕ ਹੈ ਉਹਤੀ ਦੇ ਰਹੇ ਸਮੱਗਰੀ ਪਾਰੇ ਸੁਗੰਧੀ ਵਾਲੀ। ਜਹ ਸਰਪੀ ਸ੍ਰੋਣਤ ਸੰਯੂਤੀ, ਜਿਹੜਾ ਕਿਸੇ ਬਲੀ ਜਿਹਾ ਦਿੰਦੇ ਹੁੰਦੇ ਫਿਰ ਲਹੂ ਜਾ ਪੈਂਦਾ ਹੁੰਦਾ, ਜਿੱਥੇ ਕਹਿੰਦੇ ਜਿਹੜਾ ਘਿਓ ਹੈ ਘਿਓ ਦੇ ਥਾਂ ਜਿਹੜਾ ਲਹੂ ਹੈ ਇਹੀ ਪੈ ਰਿਹਾ, ਲਹੂਰੇ ਸਮੇਤੀਏ ਘਿਓ ਪੈ ਰਿਹਾ ਮਨ ਅਸ ਬੇਦੀ ਵਾਸੀ ਤਲ ਵੰਡੀ ਇਹੋ ਜਿਹੇ ਸ਼ਸਤਰ ਧਾਰੀ ਜਿਹੜੀ ਬੇਦੀ ਦੇ ਬੰਸ ਦੇ ਲੋਕ ਰਾਏ ਭੋਈ ਦੀ ਤਲਵੰਡੀ ਵਿੱਚ ਰਹਿੰਦੇ ਹਾਂ ਜਿਨ ਕੀ ਬਹੁ ਕੀਰਤ ਜਗ ਮੰਡੀ ਜਿਨ੍ਹਾਂ ਬੇਸੀਆਂ ਦੀ ਜਿਹੜੀ ਕੀਰਤੀ ਹੈ ਸੰਸਾਰ ਦੇ ਵਿੱਚ ਬੜੀ ਮੰਡੀ ਫੈਲ ਰਹੀ ਹੈ ਚਿਰੰਕਾਲ ਤਹ ਰਹਿਤ ਬਿਤਾਈ ਆ ਬੇਦੀਆਂ ਦੇ ਬੰਸ ਨੇ ਬਹੁਤ ਸਮਾਂ ਰਹਿੰਦਿਆਂ ਇੱਥੇ ਬਤੀਤ ਕੀਤਾ ਭਾ ਸ਼ਿਵ ਰਾਮ ਤਾਸ ਕੁਲ ਮਾਹੇ ਬੇਦੀਆਂ ਦੀ ਬੰਸ ਦੇ ਵਿੱਚ ਕੁਲਦੇ ਵਿੱਚ ਕਹਿੰਦੇ ਸ਼ਿਵ ਰਾਮ ਨਾਮ ਦਾ ਹੋਇਆ ਕੋਈ ਮਨੁੱਖ ਬ੍ਰਿਤ ਸ਼ਾਂਤ ਕੀ ਜਿਨ ਮਨ ਕੀਨੀ ਹਾਂ ਜਿਸਨੇ ਆਪਣੀ ਜਿਹੜੀ ਉਪਜੀਵਿਕਾ ਹੈ ਉਹ ਸਾਰੀ ਕਹਿੰਦੇ ਸਤੋਗੁਣ ਵਾਲੀ ਮਨ ਵਿੱਚ ਧਾਰਨ ਕੀਤੀ ਹੋਈ ਜੀਵਾ ਰਜ ਤਮ ਕੀ ਤਜ ਦੀਨੀ ਜਿਵੇਂ ਜੀਵਾ ਨੂੰ ਜਿਹੜੀ ਗੁਜ਼ਾਰਾ ਉਪਜੀਵਿਕਾ ਹੈ ਰਜੋ ਗੁਣ ਵਾਲੀ ਤਮੋ ਗੁਣ ਵਾਲੀ ਛੱਡ ਦਿੱਤੀ ਜੇ ਲੜਾਈ ਪੜ੍ਹਾਈ ਕਰਕੇ ਕੋਈ ਮਾਇਆ ਇਕੱਠੀ ਕਰਨੀ ਜਾਂ ਰਜੋ ਕੋਈ ਲੋਭ ਲਾਲਚ ਕਰਕੇ ਇਹ ਕਹਿੰਦੇ ਇਸ ਤਰ੍ਹਾਂ ਮਾਇਆ ਇਕੱਠੀ ਕਰਨੀ ਬੇਈਮਾਨੀਆਂ ਰਾਹੀਂ ਇਹ ਕਹਿੰਦੇ ਰਜੋ ਗੁਣੀ ਤਮੋ ਗੁਣੀ ਉਪਜੀਵਿਕਾ ਜੀ ਨੇ ਛੱਡ ਦਿੱਤੀ ਹੈ ਸਤੋ ਗੁਣੀ ਵਾਲੀ ਉਪਜੀਵਿਕਾ ਜੀ ਨੇ ਮਨ ਵਿੱਚ ਧਾਰਨ ਕੀਤੀ ਹੈ ਸੁਤੇ ਸਿਹਤ ਜਿਹੜਾ ਕੋਈ ਬੇਈਮਾਨੀ ਧੱਕੇ ਲੋਭ ਲਾਲਚ ਤੋਂ ਰਹਿਤ ਹੋ ਕੇ ਕੋਈ ਉਹ ਦਿਹਾੜੀ ਦੱਪਾ ਹੁੰਦਾ ਕੰਮ ਹੁੰਦਾ ਹੈ ਉਸ ਅਨੁਸਾਰ ਕਹਿੰਦੇ ਗੁਜ਼ਾਰਾ ਕਰਦਾ ਏ ਸ਼ਿਵ ਰਾਮ ਹੋਏ ਅਹਿੰਸ ਆਯੁਧ ਕਰ ਛੋਰੇ ਇਹ ਸ਼ਿਵ ਰਾਮ ਨੇ ਹਿੰਸਾ ਤੋਂ ਰਹਿਤ ਹੋ ਗਏ ਹੱਥਾਂ ਵਿੱਚ ਜਿਹੜੇ ਸ਼ਸਤਰ ਫੜਨੇ ਸੀ ਛੱਡ ਦਿੱਤੇ ਸ੍ਰੀ ਪਤ ਕੇ ਪਦ ਪਦਮ ਨੇ ਹੋਰੇ ਮਾਇਆ ਦਾ ਮਾਲਕ ਹੈ ਉਹਦੇ ਚਰਨਾਂ ਕਮਲਾਂ ਨੂੰ ਮਨਾਉਣਾ ਸ਼ੁਰੂ ਕੀਤਾ ਇਸ ਨੇ ਤੇ ਬਨਾਰਸੀ ਨਾਮ ਸੁਤੀਆ ਜਿਹੜਾ ਸ਼ਿਵ ਰਾਮ ਸੀ ਇਹਦੇ ਘਰ ਵਾਲੀ ਸੀ ਇਸਤਰੀ ਬਨਾਰਸੀ ਨਾਮ ਦੀ ਪਤ ਪ੍ਰਤ ਧਰਮ ਜਾਸ ਦਿੜ ਕੀ ਇਸ ਬਨਾਰਸੀ ਨਾਮ ਦੀ ਪਤਨੀ ਨੇ ਪਤੀ ਵਰਤ ਧਰਮ ਨੂੰ ਐਨ ਆਪਣੇ ਮਨ ਵਿੱਚ ਪੱਕਾ ਕੀਤਾ ਹੋਇਆ ਸੀ ਤਿੰਨ ਤੇ ਸੁਤ ਯੁਗ ਭਏ ਸੁਚਾਲੂ ਬਨਾਰਸੀ ਨਾਮ ਦੀ ਜਿਹੜੀ ਪਤਨੀ ਹੈ ਉਹਦੇ ਉਧਰ ਰਾਹੀਂ ਕਹਿੰਦੇ ਦੋ ਪੁੱਤਰ ਹੋਏ ਚੰਗੀ ਚਾਲ ਵਾਲੇ ਚੰਗੇ ਚਾਲ ਚੱਲਣ ਵਾਲੇ ਵੱਡ ਕਾਲੂ ਛੋਟੋ ਸ਼ੁਭ ਲਾਲੂ ਵੱਡਾ ਪੁੱਤਰ ਕਾਲੂ ਹੋਇਆ ਤੇ ਛੋਟਾ ਚੰਗੇ ਸੁਭਾਅ ਵਾਲਾ ਲਾਲੂ ਹੋਇਆ ਵੱਡ ਭਾਗੀ ਜੋ ਹੈ ਸ਼ੁਭ ਕਰਮੀ ਇੱਥੋਂ ਭਾਈ ਕਾਲੂ ਜੀ ਦਾ ਪਿਛਲੇ ਜਨਮਾਂ ਦਾ ਜਿਹੜਾ ਕੋਈ ਜਪ ਤਪ ਦਾ ਪ੍ਰਸੰਗ ਸ਼ੁਰੂ ਹੋ ਗਿਆ ਜਿਹੜਾ ਇਹ ਕਾਲੂ ਪੈਦਾ ਹੋਇਆ ਇਹ ਕਹਿੰਦੇ ਬਹੁਤ ਵੱਡੇ ਭਾਗਾਂ ਵਾਲਾ ਹੈ ਜੋ ਬੜੇ ਸ਼ੋ ਕਰਮ ਕਰਨ ਵਾਲਾ ਹੋਇਆ ਭਗਤ ਪਰਾਇਣ ਨਿਹਚ ਨਿਸਚਲ ਧਰਮੀ ਪ੍ਰੇਮਾ ਭਗਤੀ ਦੇ ਆਸਰੇ ਰਹਿਣ ਵਾਲਾ ਆਪਣੇ ਧਰਮ ਵਿੱਚ ਅਚਲ ਜਪ ਤਪ ਵਰਤ ਨੇਮ ਸਮੁਦਾਏ ਜਿਸ ਕਾਲੂ ਨੇ ਪਹਿਲੇ ਜਨਮਾਂ ਵਿੱਚ ਬਹੁਤੇ ਜਾਪ ਤਪ ਵਰਤ ਨੇਮ ਕਰਤ ਬਹੁਤ ਜਿਹ ਜਨਮ ਬਿਤਾਏ ਜਪਤ ਵਰਤ ਕਰਦਿਆਂ ਬਹੁਤ ਜਨਮ ਬਤੀਤ ਕੀਤੇ ਅਨਕ ਜਨਮ ਕੀ ਇੱਛਾ ਜਾਸੂ ਜਿਸ ਕਲਮੂ ਨੂੰ ਕਹਿੰਦੇ ਅਨੇਕਾਂ ਜਨਮਾਂ ਵਿੱਚ ਇਹੀ ਇੱਛਾ ਰਹੀ ਵਿਸ਼ਨੂੰ ਹੋਏ ਸੁਤ ਗਿਆਨ ਨਿਵਾਸੂ ਵੀ ਮੇਰੇ ਘਰ ਦੇ ਵਿੱਚ ਗਿਆਨ ਦਾ ਘਰ ਵਿਸ਼ਨੂੰ ਜਿਹੜਾ ਹੈ ਉਹ ਪੁੱਤਰ ਰੂਪ ਦੇ ਵਿੱਚ ਹੋਵੇ ਹਿਰਦੈ ਕਰਤ ਸੰਕਲਪ ਵਿਕਲਪਾ ਆਹ ਜਿਹੜਾ ਕਾਲੂ ਹੈ ਪਿਛਲੇ ਜਨਮਾਂ ਵਿੱਚ ਇਸ ਤਰ੍ਹਾਂ ਹਿਰਦੇ ਤਰ੍ਹਾਂ ਤਰ੍ਹਾਂ ਦੇ ਸੰਕਲਪ ਕਰਦਾ ਤੇ ਵਿਕਲਪ ਕਰਦਾ ਫੁਰਨੇ ਕਰਦਾ ਭਗਤ ਅਧੀਨ ਰਜੈ ਗੁਣ ਅਲਪਾ ਜਿਹੜਾ ਪਰਮੇਸ਼ਰ ਹੈ ਉਹ ਤਾਂ ਭਗਤਾਂ ਦੇ ਅਧੀਨ ਹੈ ਥੋੜੇ ਜੇ ਗੁਣ ਦੇਖ ਕੇ ਖੁਸ਼ ਹੋ ਜਾਂਦਾ ਹੈ ਭਗਤਾਂ ਤੇ ਜੇ ਮੁਝ ਲਖੈ ਦੀਨ ਗੁਣ ਨਾਹੀ ਜੇ ਭਲਾ ਪਰਮੇਸ਼ਰ ਮੈਨੂੰ ਗਰੀਬ ਜਾਣੇ ਵੀ ਇਹਦੇ ਵਿੱਚ ਤਾਂ ਕੋਈ ਗੁਣ ਹੈ ਨਹੀਂ ਇਉਂ ਸਮਝੇ ਭਏ ਸੂਕਰੀ ਸਫਰੀ ਮਾਹੀ ਇਹ ਤਾਂ ਗੱਲ ਫਿਰ ਠੀਕ ਨਹੀਂ ਹੈ ਤੇ ਭਗਵਾਨ ਤਾਂ ਕਹਿੰਦੇ ਸੂਰੀ ਦੇ ਪੇਰੋਂ ਬਰਾ ਅਵਤਾਰ ਹੋ ਗਏ ਮੱਛੀ ਦੇ ਪੇਟੋਂ ਮੱਛ ਅਵਤਾਰ ਹੋ ਗਏ ਕੱਚੀ ਕੁੰਮੀ ਤੋਂ ਕੱਛ ਅਵਤਾਰ ਹੋ ਗਏ ਕਮਠੀ ਆਦਿਕ ਬਿਮਤ ਕੁਜਾਤੀ ਇਸ ਤਰ੍ਹਾਂ ਜਿਵੇਂ ਕੱਛੂ ਕੁੰਮੀ ਤੋਂ ਕੱਛ ਅਵਤਾਰ ਆਇਆ ਇਹ ਕਹਿੰਦੇ ਭੈੜੀ ਮਤ ਵਾਲੇ ਸੀ ਤੇ ਕੁਜਾਤ ਛੋਟੀ ਜਾਤ ਵਾਲੇ ਹੀ ਸੀ, ਜਿਨ ਕੇ ਜਨਮ ਲੀਨ ਜਗ ਖਿਆਤੀ ਇਹਨਾਂ ਦੇ ਰਾਤ ਕਹਿੰਦੇ ਪ੍ਰਗਟੀ ਉਹ ਭਗਵਾਨ ਨੇ ਜਨਮ ਲਿਆ। ਪ੍ਰੇਮ ਡੋਰ ਸੋ ਕਰ ਹੈ ਅਕਰਨੀ, ਇਸ ਕਰਕੇ ਜਿਹੜੇ ਭਗਵਾਨ ਜੀ ਆ ਤਾਂ ਕਹਿੰਦੇ ਪ੍ਰੇਮ ਦੀ ਡੋਰ ਵਿੱਚ ਬੱਝੇ ਹੋਏ, ਜਿਹੜੀ ਨਹੀਂ ਕਰਨ ਵਾਲੀ ਗੱਲ ਹੈ ਕਰਨੀ ਉਹਨੂੰ ਕਰ ਲੈਂਦੇ। ਕੀਰਤ ਬਿਮਲ ਵੇਦ ਇਮ ਬਰਨੀ, ਜਿਹੜਾ ਵੇਦ ਹੈ ਗਿਆਨਮੀ ਪੁਸਤਕ ਹੈ ਉਹਦੇ ਵਿੱਚ ਕੀਰਤੀ ਕਥਨ ਕੀਤੀ ਗਈ, ਵਡਿਆਈ ਆਖੀ ਗਈ ਹੈ। ਆਦਿਤੀ ਕਸ਼ਯਪ ਕੇ ਜਿਮ ਧਾਮਾ, ਜਿਹੜੀ ਅਦਿਤੀ ਹੈ ਤੇ ਕਸ਼ਯਪ ਰਿਖੀ ਹੋਇਆ ਉਹਨਾਂ ਦੇ ਘਰ ਦੇ ਵਿੱਚ। ਉਪਜਤ ਭਏ ਉਪਿੰਦਰ ਉਪਿੰਦਰ ਨਾਮਾ, ਜਿਹੜਾ ਬਾਵਨ ਅਵਤਾਰ ਜਿਸਨੇ ਰਾਜੇ ਬਲ ਨੂੰ ਛਲਿਆ ਸੀ ਉਹ ਕਹਿੰਦੇ ਪੈਦਾ ਹੋ ਗਏ ਸੀ ਅਦਿਤੀ ਦੇ ਪੇਟ ਰਾਹੀਂ ਕਸ਼ਯਪ ਰਿਖੀ ਦੇ ਘਰ ਵਿੱਚ। ਅਸ ਆਸਾ ਧਾਰ ਅਸੁਰੋ ਬਿਨਾਸੀ, ਇਸ ਤਰ੍ਹਾਂ ਦੀ ਆਸਾ ਧਾਰਨ ਕੀਤੀ ਹੈ ਜੋ ਦੈਂਤਾਂ ਨੂੰ ਨਾਸ ਕਰਨ ਵਾਲਾ ਪਰਮੇਸ਼ਰ ਉਸ ਦੀ। ਭਇਓ ਨਿਰੰਤਰ ਰੂਪ ਉਪਾਸੀ, ਪਹਿਲੇ ਜਨਮਾਂ ਵਿੱਚ ਜਿਹੜਾ ਕਾਲੂ ਜੀ ਹੈ ਕਹਿੰਦੇ ਇੱਕ ਰਾਸ ਉਪਾਸ਼ਨਾ ਦਾ ਰੂਪ ਹੀ ਹੋ ਗਿਆ, ਭਾਵ ਜਿਸ ਦੀ ਭਗਤੀ ਕਰ ਰਿਹਾ ਸੀ ਉਹਦਾ ਰੂਪ ਹੀ ਹੋ ਗਿਆ, ਕੋਈ ਵੱਖਰਾ ਨਹੀਂ ਰਿਹਾ ਹੈ। ਕਾਲੂ ਨਾਮ ਜਨਮ ਜਬ ਧਾਰਾ, ਕਹਿੰਦੇ ਸੰਸਾਰ ਦੇ ਵਿੱਚ ਕਾਲੂ ਨਾਮ ਵਾਲਾ ਜਨਮ ਧਾਰਿਆ। ਪੂਰਨ ਆਸਾ ਕੀਨ ਮੁਰਾਰਾ, ਫਿਰ ਪਰਮੇਸ਼ਰ ਵਾਹਿਗੁਰੂ ਨੇ ਇਹਦੀ ਕਹਿੰਦੇ ਜਿਹੜੀ ਆਸਾ ਹੈ ਉਹ ਪੂਰੀ ਕੀਤੀ। ਸੁਤ ਕਾਲੂ ਪਿਖ ਪਿਤ ਸ਼ਿਵ ਰਾਮੋ, ਇੱਧਰ ਜਿਹੜਾ ਸ਼ਿਵ ਰਾਮ ਹੈ ਆਪਣੇ ਪਿਤਾ ਨੇ ਵੇਖਿਆ, ਸ਼ਿਵ ਰਾਮ ਨੇ ਵੀ ਜਿਹੜਾ ਪੁੱਤਰ ਕਾਲੂ ਹੈ ਉਹ ਵੱਡਾ ਹੋ ਗਿਆ, ਵਿਆਹੁਣ ਯੋਗ ਹੋ ਗਿਆ ਹੈ। ਪਾਨ ਗ੍ਰਹਿਣ ਕੀ ਕੀਰਤ ਧਾਮੋ, ਇਸ ਕਰਕੇ ਆਪਣੇ ਪੁੱਤਰ ਕਾਲੂ ਜੀ ਦਾ ਵਿਵਾਹ ਕਰ ਦਿੱਤਾ ਹੈ ਤੇ ਰਾਏ ਭੋਈ ਤਲਵੰਡੀ ਦੇ ਘਰਾਂ ਘਰਾਂ ਵਿੱਚ ਸ਼ਿਵ ਰਾਮ ਦੀ ਬੜੀ ਕੀਰਤੀ ਹੋਈ, ਵੀ ਵਧੀਆ ਪਿਆ ਕੀਤਾ ਪੁੱਤਰ ਕਾਲੂ ਦਾ ਇਸ ਨੇ। ਤੀਏ ਪ੍ਰਤ ਬਤਾ ਗੁਣ ਨਿਧ ਸੋ, ਕਾਲੂ ਦੇ ਘਰ ਦੇ ਜਿਹੜੀ ਇਸਤਰੀ ਆਈ ਹੈ ਉਹ ਤਾਂ ਪਤ ਵਰਤਾ ਹੈ, ਉਹ ਤਾਂ ਗੁਣਾਂ ਦਾ ਘਰ ਹੀ ਹੈ, ਖਜ਼ਾਨਾ ਹੀ ਹੈ। ਤੇ ਸੁਸ਼ੀਲਤਾ ਕਹਿ ਸਕ ਕੋ, ਉਹ ਤ੍ਰਿਪਤਾ ਦੀ ਜਿਹੜੀ ਸੁਸ਼ੀਲਤਾ ਆਈ ਉਹਨੂੰ ਕੌਣ ਕੋਈ ਕਵੀ ਭਲਾ ਜਾਂ ਭਾਈ ਬਾਲੇ ਵਰਗਾ ਕਹਿ ਸਕਦਾ ਹੈ। ਸਾਧਵੀ ਪਾਏ ਕਾਲ ਬਹੁ ਕਾਲੂ, ਇਹ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਕਾਲੂ ਜੀ ਨੇ ਆਪਣੀ ਪਤਨੀ ਪਾ ਕੇ ਬਹੁਤ ਸਮੇਂ ਤੱਕ, ਕੀਏ ਬਰਤ ਤਪ ਕਠਨ ਵਿਸਾਲੂ, ਫਿਰ ਵੀ ਬਹੁਤ ਕਟੜੇ ਜਿਹੜੇ ਤਪ ਹੈ ਬਰਤ ਆਦਿ ਧਾਰਨ ਕੀਤੇ। ਚਿਰੰਕਾਲ ਇਵ ਦੰਪਤ ਬੀਤਾ, ਗੁਰੂ ਅੰਗਦ ਸਾਹਿਬ ਜੀ ਦੋਹਾਂ ਜੀਆਂ ਨੂੰ ਜਪ ਤਪ ਕਰਦਿਆਂ ਬਹੁਤ ਸਮਾਂ ਲੰਘ ਗਿਆ। ਹਰ ਪਦ ਪੰਕਜ ਜਿਨ ਮਨ ਪ੍ਰੀਤਾ, ਵਾਹਿਗੁਰੂ ਦੇ ਚਰਨਾਂ ਕਮਲਾਂ ਵਿੱਚ ਜਿਨ੍ਹਾਂ ਦੇ ਮਨ ਦੀ ਪ੍ਰੀਤ ਲੱਗ ਰਹੀ ਹੈ। ਤਲਵੰਡੀ ਮਹਿ ਰਾਏ ਬੁਲਾਰੂ, ਇਹ ਗੁਰੂ ਅੰਗਦ ਸਾਹਿਬ ਜੀ ਰਾਏ ਭੋਈ ਦੀ ਤਲਵੰਡੀ ਵੀ ਜਿਹੜਾ ਉਸ ਸਮੇਂ ਦਾ ਰਾਜਾ ਰਾਏ ਬੁਲਾਰ, ਸੋਦਾਰ ਸਮ ਕਾਲੂ ਸੰਗ ਪਿਆਰੂ, ਜਿਵੇਂ ਆਪਣਾ ਸਕਾ ਭਰਾ ਹੁੰਦਾ ਹੈ ਇਸ ਤਰ੍ਹਾਂ ਕਹਿੰਦੇ ਕਾਲੂ ਜੀ ਦੇ ਨਾਲ ਸਕੇ ਭਰਾਵਾਂ ਵਰਗਾ ਪਿਆਰ ਸੀ ਰਾਏ ਬੁਲਾਰ। ਜਿਤੇ ਗ੍ਰਾਮ ਕੋ ਸੋ ਅਧਿਕਾਰੀ, ਗੁਰੂ ਅੰਗਦ ਸਾਹਿਬ ਮਹਾਰਾਜ ਜਿਤਨੇ ਕੋ ਪਿੰਡਾਂ ਦਾ ਕਹਿੰਦੇ ਅਧਿਕਾਰੀ ਸੀ, ਭਾਵ ਜਿੰਨੇ ਕੁ ਪਿੰਡਾਂ ਚ ਰਾਏ ਬੁਲਾਰ ਹਕੂਮਤ ਕਰਦਾ ਸੀ, ਸਭ ਕੀ ਦਈ ਕਾਰ ਪਟਵਾਰੀ, ਗੁਰੂ ਅੰਗਦ ਸਾਹਿਬ ਦੀ ਸਾਰੀ ਜਿਹੜੀ ਕਾਰ ਹੈ ਨਾ ਉਹ ਕਾਲੂ ਜੀ ਨੇ ਉਹਨੇ ਸੰਭਾਲ ਦਿੱਤੀ ਸੀ, ਇਹੀ ਕਰਦਾ ਕਰਾਉਂਦਾ ਸੀ। ਅਸਬਿਦ ਬਿਲਸਤ ਅਨਕ ਬਿਲਾਸਾ, ਇਸ ਤਰ੍ਹਾਂ ਕਾਲੂ ਜੀ ਅਨੇਕਾਂ ਤਰ੍ਹਾਂ ਦੇ ਜਿਹੜੇ ਸੁਖ ਆਨੰਦ ਹੈ ਮਨ ਰੇ ਭੋਗ ਰਹੇ। ਦੰਪਤ ਔਰ ਧਰ ਹੀ ਸੁਤ ਆਸਾ, ਦੋਵੇਂ ਜੀਵ ਸਾਡੇ ਘਰੇ ਵਿੱਚ ਸੋਹਣਾ ਪੁੱਤਰ ਹੋਵੇ ਇਸ ਤਰ੍ਹਾਂ ਦੀ ਆਸਾ ਰੱਖ ਰਹੇ। ਸਾਧਵੀ ਗਰਭ ਧਰਨ ਪੁੰਨ ਕੀ, ਬਾਲਾ ਜੀ ਕਹਿੰਦੇ ਇਸ ਤਰ੍ਹਾਂ ਇੱਛਾ ਰੱਖਦਿਆਂ ਜਿਹੜੀ ਤ੍ਰਿਪਤਾ ਹੈ ਉਹਨੇ ਗਰਭ ਧਾਰਨ ਪੁਨਾ ਕਰ ਲਿਆ। ਜਨਮੀ ਤਨੀਆ ਸੁਮਤ ਪ੍ਰਵੀਨਾ, 1521 ਬਿਕਰਮੀ ਨੂੰ ਕਹਿੰਦੇ ਇਸ ਤਰ੍ਹਾਂ ਉਹ ਨਾਨਕੇ ਕਰ ਚਾਹਲ ਪਿੰਡ ਵਿੱਚ ਇੱਕ ਲੜਕੀ ਪੈਦਾ ਹੋਈ ਜਿਸਦਾ ਨਾਮ ਨਾਨਕੀ, ਉਹ ਨਾਨਕੇ ਪੈਦਾ ਹੋਣ ਕਰਕੇ ਨਾਨਕੀ ਰੱਖਿਆ ਗਿਆ। ਹਿਮ ਗਿਰ ਮੈਨਾ ਕੇ ਘਰ ਮਾਹੀ, ਉਹ ਜਿਹੜੀ ਪੁੱਤਰੀ ਨਾਨਕ ਇਉਂ ਹੋਈ ਜਿਵੇਂ ਹਿਮਾਲਾ ਪਹਾੜ, ਤੇ ਉਹਦੀ ਪਤਨੀ ਜਿਹੜੀ ਮੈਣਾ ਸੀ ਉਹਦੇ ਘਰ ਦੇ ਵਿੱਚ ਪਾਰਵਤੀ ਜਨਮੀ ਜੇ ਵਿਆਹੀ। ਇਸ ਤਰ੍ਹਾਂ ਕਹਿੰਦੇ ਇਹਨਾਂ ਦੇ ਘਰ ਦੇ ਵਿੱਚ ਆ ਕੇ ਪਾਰਵਤੀ ਨੇ ਜਨਮ ਲਿਆ ਸੀ, ਉਹ ਕਾਲੂ ਜੀ ਦੇ ਘਰ ਦੇ ਵਿੱਚ ਨਾਨਕੀ ਆ ਗਈ ਹੈ। ਭਈ ਸੁਸ਼ੀਲਾ ਸਭ ਗੁਣ ਖਾਨੀ, ਇਹ ਜਿਹੜੀ ਨਾਨਕੀ ਹੈ ਬੜੀ ਸੀਰ ਸੁਭਾਅ ਵਾਲੀ ਹੋਈ, ਸਾਰੇ ਗੁਣਾਂ ਦੀ ਖਾਣ ਹੋਈ। ਮਨ ਹੋ ਭਗਤ ਧਰ ਦੇਹੇ ਸੁਹਾਨੀ, ਇਹ ਗੁਰੂ ਅੰਗਦ ਸਾਹਿਬ ਮਾਨੋ ਕਹਿੰਦੇ ਜਿਹੜੀ ਪਰਮੇਸ਼ਰ ਦੀ ਭਗਤੀ, ਉਸੇ ਨੇ ਕਹਿੰਦੇ ਨਾਨਕੀ ਦਾ ਦੇਹ ਧਾਰਨ ਕਰ ਲਈ ਹੈ ਤੇ ਸੋਭਨੀਕ ਹੋ ਰਹੀ ਹੈ। ਕਾਲ ਬਤੀਤ ਭਇਓ ਪਸਚਾਤਾ, ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਇਹ ਨਾਨਕੀ ਦੇ ਪੈਦਾ ਹੋਣ ਤੋਂ ਬਾਅਦ ਜਦੋਂ ਕੋਈ ਸਮਾਂ ਹੋਰ ਲੰਘਿਆ ਹੈ, ਕਾਲੂ ਰਤ ਲੱਖ ਕਰ ਜਗਦਾਤਾ, ਜਿਹੜਾ ਸਾਰੇ ਸੰਸਾਰ ਦਾ ਦਰਦ ਹੈ ਉਸਨੇ ਕਾਲੂ ਦੇ ਅੰਦਰਲੀ ਪ੍ਰੀਤੀ ਜਾਣ ਕੇ, ਹੋਵਾ ਪੁੱਤਰ ਤਾਸ ਮੈਂ ਜਾਈ, ਅਨੇਕਾਂ ਜਨਮਾਂ ਵਿੱਚ ਮੇਰੀ ਭਗਤੀ ਕੀਤੀ, ਜਪ ਤਪ ਕੀਤੀ ਹੈ ਵੀ ਮੇਰੇ ਘਰ ਦੇ ਵਿੱਚ ਪਰਮੇਸ਼ਵਰ ਪੁੱਤਰ ਬਣ ਕੇ ਆਵੇ। ਕਹਿੰਦੇ ਹੁਣ ਮੈਂ ਜਾ ਕੇ ਇਹਦਾ ਪੁੱਤਰ ਬਣ ਜਾਵਾਂ। ਅਸ ਵਿਚਾਰ ਆਏ ਜਗ ਰਾਏ, ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਸਾਰੇ ਸੰਸਾਰ ਦੇ ਰਾਜਾ ਰੂ ਆ ਗਏ ਹਨ। ਦੁਤੀਏ ਗਰਭ ਕੋ ਧਾਰਨ ਕੀਨਾ, ਇਸ ਤਰ੍ਹਾਂ ਮਾਤਾ ਤ੍ਰਿਪੁਰਾ ਨੇ ਦੂਜੀ ਵਾਰ ਜਿਹੜਾ ਗਰਭ ਧਾਰਨ ਕਰ ਲਿਆ। ਪਤ ਪ੍ਰਤ ਧਰਮ ਜਾਸ ਮਨ ਲੀਨਾ, ਦੂਜੀ ਵਾਰ ਧਰਮ ਜਿਸਦੇ ਮਨ ਦੇ ਵਿੱਚ ਐਨ ਲੀਨ ਹੈ। ਜਿਉ ਦੁਤੀਆ ਕੋ ਬ੍ਰਿਧਤ ਬ੍ਰਿਧਤ ਚੰਦੂ, ਜਿਵੇਂ ਦੂਜ ਤੋਂ ਲੈ ਕੇ ਜਿਹੜਾ ਚੰਦਰਮਾ ਅੱਗੇ ਵੱਧਦਾ ਹੀ ਜਾਂਦਾ ਹੁੰਦਾ, ਤੇ ਸਮ ਗਰਭ ਰੂਪ ਸੁਖ ਕੰਦੂ, ਇਸੇ ਤਰ੍ਹਾਂ ਕਦੇ ਮਾਤਾ ਦੇ ਤ੍ਰਿਪਤਾ ਅੰਦਰ ਜੋ ਸੁਖਾਂ ਦੇ ਬੱਦਲ ਗੁਰੂ ਨਾਨਕ ਸਾਹਿਬ ਉਹਨਾਂ ਦਾ ਕਹਿੰਦੇ ਸਰੀਰ ਅੰਦਰ ਵੱਧ ਰਿਹਾ ਹੈ। ਜਦ ਭੂਖਨ ਸਕਲ ਉਤਾਰੇ, ਭਾਈ ਬਾਲਾ ਜੀ ਕਹਿੰਦੇ ਭਾਵੇਂ ਮਾਤਾ ਤ੍ਰਿਪਤਾ ਜੀ ਆਪਣੇ ਸਰੀਰ ਤੋਂ ਸਾਰੇ ਗਹਿਣੇ ਗੱਟੇ ਲਾ ਵੀ ਦੇਣ, ਤਦ ਸੁੰਦਰਤਾ ਆਦਿਕ ਉਜਾਰੇ, ਭਾਈ ਮਾਤਾ ਤ੍ਰਿਪਤਾ ਦੀ ਸੁੰਦਰਤਾ ਦਾ ਬੜਾ ਭਾਰੀ ਪ੍ਰਕਾਸ਼ ਹੁੰਦਾ ਸਜਦੇ। ਕਾਲੂ ਤੀਏ ਬੈਸੇ ਜਿਸ ਮੰਦਰ, ਕਾਲੂ ਜੀ ਦੇ ਪਤਨੀ ਤ੍ਰਿਪਤਾ ਜੀ ਜਿਸ ਮਕਾਨ ਵਿੱਚ ਵੀ ਜਾ ਬੈਠਦੇ, ਅਤ ਸੋਭਾ ਸੋ ਲੱਗੈ ਸੋ ਸੁੰਦਰ, ਸੋਭਾ ਦੇ ਸਹਿਤ ਮਕਾਨ ਸੁੰਦਰ ਲੱਗਦਾ ਹੈ ਸਜ ਜਾਂਦਾ ਹੈ। ਸੁਣ ਸੰਦੇਹ ਕਰੈ ਜਿਨ ਕੋ, ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਦੀ ਕਥਾ ਸੁਣਨ ਵਾਲਾ ਕੋਈ ਮਤਾ ਇਹ ਸੰਸਾ ਕਰ ਬੈਠੇ, ਕੋਟ ਬ੍ਰਹਿਮੰਡ ਸੋ ਬਦਾ ਜੋ, ਮਾਤਾ ਜਿਸ ਘਰ ਦੇ ਵਿੱਚ ਬੈਠ ਜਾਂਦੀ ਉਹ ਘਰ ਸੱਜ ਜਾਂਦਾ ਹੈ। ਕਹਿੰਦੇ ਕਰੋੜਾਂ ਬ੍ਰਹਮੰਡਾਂ ਨੂੰ ਜਿਹੜਾ ਸੁਭਾਇਮਾਨ ਕਰਨ ਵਾਲਾ ਹੈ, ਤਿਹ ਨਿਵਾਸ ਕੀਨੋ ਜਿਸ ਥਾਈ, ਜਿਸ ਸਥਾਨ ਤੇ ਉਸ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਨੇ ਆ ਨਿਵਾਸ ਕੀਤਾ ਹੈ, ਕਿਉ ਨਾ ਹੋਏ ਤਿਹ ਸ਼ੋਭ ਸਵਾਈ, ਉਸ ਘਰ ਦੀ ਉਸ ਮਕਾਨ ਦੀ ਦੁੱਗਣੀ ਚੌਗਣੀ ਸੋਭਾ ਕਿਉ ਨਾ ਹੋਵੇ। ਜਾਂ ਦਿਨ ਤੇ ਆਏ ਜਗ ਸਵਾਮੀ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜਿਸ ਦਿਨ ਤੋਂ ਸੰਸਾਰ ਦੇ ਸਵਾਮੀ ਮਾਤਾ ਤ੍ਰਿਪਾ ਦੇ ਅੰਦਰ ਆ ਗਏ ਨੇ, ਭਏ ਸਰਲਪੁਰ ਮਹਿ ਜੇ ਬਾਮੀ, ਜਿਹੜੇ ਕੋਈ ਟੇਢੇ ਮਨਵਾੜੇ ਲੋਕ ਸੀ ਸਾਰੇ ਨਿਰਛਲ ਨਿਸ਼ਕਪਟ ਹੋ ਗਏ, ਸੁਚ ਸੰਤੋਖ ਧਰਮ ਸਤ ਕਰਨਾ, ਸਾਰੇ ਪਵਿੱਤਰਤਾ ਹੀ ਰੱਖਦੇ ਹੈ, ਸੰਤੋਖੀ ਹੈ, ਆਪਣੇ ਧਰਮ ਵਿੱਚ ਕਾਇਮ, ਸੱਚ ਬੋਲਦੇ, ਗਰੀਬ ਤੇ ਕਰਨਾ ਤਰਸ ਕਰਦੇ, ਅਸ ਸ਼ੁਭ ਕਰਮ ਮਹਿ ਆਚਰਨਾ, ਇਸ ਤਰ੍ਹਾਂ ਜਿਹੜੇ ਚੰਗੇ ਕਰਮ ਹੈ ਉਹਦੇ ਵਿੱਚ ਸਾਰੇ ਹੀ ਕਹਿੰਦੇ ਅਚਰਨਾ ਵਿਚਰਦੇ ਹਨ ਚੱਲਦੇ ਹਨ। ਸੀਤ ਸੁਗੰਧਤ ਮੰਦ ਸ਼ਮੀਰਾ, ਜਿਹੜੀ ਹਵਾ ਹੈ ਹੌਲੀ ਹੌਲੀ ਚੱਲ ਰਹੀ ਹੈ ਤੇ ਸੁਗੰਧੀ ਵਾਰੀ ਤੇ ਠੰਡੀ ਚੱਲ ਰਹੀ ਹੈ, ਚੱਲੈ ਜੁਹਰ ਹੀ ਸਭ ਬਿਦ ਪੀਰਾ, ਇਹੋ ਜਿਹੀ ਹਵਾ ਜਿਹੜੀ ਠੰਡੀ ਤੇ ਸੁਗੰਧੀ ਵਾਰੀ ਚੱਲ ਰਹੀ ਹੈ ਸਾਰਿਆਂ ਦੀ ਪੀੜਾ ਨੂੰ ਤਕਲੀਫ ਨੂੰ ਦੂਰ ਕਰ ਰਹੀ ਹੈ। ਬਾਦਰ ਆਵੇ ਭਰ ਭਰ ਬਾਰੀ, ਇਸੇ ਤਰ੍ਹਾਂ ਆਕਾਸ਼ ਦੇ ਵੀ ਜਿਹੜੇ ਬੱਦਲ ਹੈ ਪਾਣੀ ਨਾਲ ਭਰ ਭਰ ਕੇ ਆਉਂਦੇ ਬਰਖ ਹੈ ਨਰ ਇੱਛਾ ਅਨੁਸਾਰੀ ਰਾਏ ਭੋਏ ਦੇ ਤਲਵੰਡੀ ਲੋਕਾਂ ਦੀ ਇੱਛਾ ਹੁੰਦੀ ਉਸ ਅਨੁਸਾਰ ਬੱਦਲ ਪਾਣੀ ਦੀ ਬਾਰਿਸ਼ ਕਰਦੇ ਫੁੱਲ ਹੈ ਫਲ ਹੈ ਬ੍ਰਿਖ ਸਮਦਾਈ ਨੇ ਉੱਥੋਂ ਦੇ ਫੁੱਲਾਂ ਵਾਲੇ ਫਲਾਂ ਵਾਲੇ ਦਰਖਤ ਬਹੁਤ ਹੀ ਕਹਿੰਦੇ ਖਿੜ ਰਹੇ ਜਨ ਆਨੰਦਤਾ ਬਾਹਰ ਆਈ ਉਹ ਦਰਖਤਾਂ ਦੇ ਅੰਦਰ ਜਿਹੜੀ ਕੋਈ ਆਨੰਦਤਾ ਆਈ ਹੈ ਉਹ ਬਾਹਰ ਆ ਗਈ ਹੈ ਫੁੱਲਾਂ ਫਲਾਂ ਰਾਹੀਂ ਅੰਤਰ ਤਿੰਨ ਕੈ ਭਈ ਅਮੇਵ ਉਹਨਾਂ ਦੇ ਅੰਦਰ ਜਿਹੜੀ ਖੁਸ਼ੀ ਹੈ ਨਾ ਗੁਰੂ ਨਾਨਕ ਦੇ ਆਉਣ ਕਰਕੇ ਕਦੇ ਨਾ ਸਮਾਉਣ ਯੋਗ ਹੋ ਗਈ ਮਨ ਹੋ ਨਰਨ ਦਿਖ ਰਾਵ ਤੇ ਮਨੋ ਜਿਹੜੇ ਦਰਖਤ ਆਪਣੀ ਖੁਸ਼ੀ ਨੂੰ ਫਲਾਂ ਫੁੱਲਾਂ ਰਾਹੀਂ ਖਿੜ ਕੇ ਲੋਕਾਂ ਨੂੰ ਦਿਖਾਉਂਦੇ ਛਿਤ ਸੋਹਤ ਧਰ ਨਵ ਸਭ ਜਾਈ ਜਿੰਨੀ ਧਰਤੀ ਹੈ ਉਹ ਵੀ ਕਹਿੰਦੇ ਨਵੀਂ ਉੱਥੇ ਹਰਿਆਵਲਤਾ ਸੋਭ ਹੈ ਸਜ ਰਹੀ ਹੈ ਹਰਿਆਵਲਤਾ ਜਿਹ ਉਰ ਸਭ ਤੇ ਅਧਿਕ ਵਧਾਈ ਧਰਤੀ ਨੂੰ ਹਿਰਦੇ ਵਿੱਚ ਜ਼ਿਆਦਾ ਖੁਸ਼ੀ ਹੈ ਜੱਡ ਜੰਗਮ ਤਲਵੰਡ ਆਨੰਦੂ ਜਿੰਨੇ ਰਾਏ ਭੋਏ ਦੀ ਤਲਵੰਡੀ ਵਿੱਚ ਭਾਵੇਂ ਤੁਰਨ ਫਿਰਨ ਵਾਲੇ ਹੈ ਭਾਵੇਂ ਬਿਰਸ਼ ਬਾਗ ਵਿੱਚ ਖੜੇ ਹਨ ਸਾਰਿਆਂ ਨੂੰ ਬੜਾ ਭਾਰੀ ਆਨੰਦੀ ਹੈ ਭਾ ਪ੍ਰਵੇਸ਼ ਜਬ ਕੋ ਸੁਖ ਕੰਦੂ ਜਦੋਂ ਦਾ ਕਹਿੰਦੇ ਇਸ ਤਰ੍ਹਾਂ ਸੁਖਾਂ ਦੇ ਬੱਦਲ ਦਾ ਆ ਕੇ ਪ੍ਰਵੇਸ਼ ਹੋਇਆ ਅਸ ਜਬ ਬੀਤ ਗਏ ਦਸ ਮਾਸਾ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਜਦੋਂ ਮਾਤਾ ਤ੍ਰਿਪਤਾ ਜੀ ਨੂੰ 10 ਮਹੀਨੇ ਪੂਰੇ ਹੋ ਗਏ ਸਰਦ ਸੁੰਦਰੀ ਇੰਦ ਪ੍ਰਕਾਸ਼ਾ ਸਰਦ ਰੁੱਤ ਦੀ ਸ਼ੁਰੂ ਹੋਈ ਹੈ ਤੇ ਪੂਰਨਮਾਸੀ ਦਾ ਸੋਹਣਾ ਚੰਦਰਮਾ ਚੜਿਆ ਬਿਮਲ ਆਕਾਸ਼ ਸੋ ਹੇ ਗਣ ਤਾਰਾ ਆਕਾਸ਼ ਬੜਾ ਹੈ ਨਿਰਮਲ ਹੋ ਗਿਆ ਬੜੇ ਤਾਰੇ ਬਹੁਤ ਸੋਹਦੇ ਆ ਚਮਕਦੇ ਟਿਮਟਮਾਂਦੇ ਜਿਮ ਜਗ ਆਸੀ ਔਰ ਆਚਾਰਾ ਇਸ ਤਰ੍ਹਾਂ ਜਿਹੜਾ ਜਗਿਆਸੂ ਮੁਕਤੀ ਦੀ ਇੱਛਾ ਕਰਨ ਵਾਲਾ ਉਹਦੇ ਹਿਰਦੇ ਵਿੱਚ ਚੰਗੇ ਕਰਤੱਬ ਚੰਗੇ ਗੁਣ ਸੋਹਦੇ ਹੁੰਦੇ ਹਨ ਨਿਰਸ ਮੇਘ ਹੋਏ ਗੇ ਨਿਜ ਦੇਸ਼ੂ ਸਰਤ ਰੁੱਤ ਦੇ ਸ਼ੁਰੂ ਹੋਣ ਕਰਕੇ ਜਿੰਨੇ ਬੱਦਲ ਹੈ ਪਾਣੀ ਤੋਂ ਬਗੈਰ ਖਾਲੀ ਹੋ ਕੇ ਆਪਣਾ ਆਕਾਸ਼ ਰੂਪੀ ਦੇਸ਼ ਉਹਦੇ ਵਿੱਚ ਚਲੇ ਗਏ ਜਿਮ ਸਤ ਸੰਗਤ ਮਿਟ ਹੈ ਕਲੇਸ਼ੂ ਇਸ ਤਰ੍ਹਾਂ ਸਤਸੰਗਤ ਵਿੱਚ ਆਇਆ ਜਿਹੜੇ ਝਗੜੇ ਝਾਂਜੇ ਖਤਮ ਹੋ ਜਾਂਦੇ ਚਲੇ ਜਾਂਦੇ ਆ ਮਨੁੱਖ ਅੰਦਰੋਂ ਉਰਜ ਮਾਸ ਕੀ ਪੂਰਨਮਾਸ਼ੀ ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਕੱਤੇ ਦੇ ਮਹੀਨੇ ਦੀ ਪੂਰਨਮਾਸੀ ਦਾ ਦਿਨ ਆਇਆ ਹਰ ਕੀਰਤ ਸੋ ਜੌਨ ਪ੍ਰਕਾਸ਼ੀ ਵਾਹਿਗੁਰੂ ਦੀ ਕੀਰਤੀ ਵਰਗੀ ਜਿਹੜੀ ਚੰਦਰਮਾ ਦੀ ਚਾਨਣੀ ਦਾ ਕਹਿੰਦੇ ਪ੍ਰਕਾਸ਼ ਹੋਇਆ ਸੰਬਤ ਨੌਖਟ ਸਹਿਸ ਛਬੀਸਾ ਵਿਕਰਮੀ ਸੰਬਤ 1526 ਹੈ ਸੀ ਭੋ ਅਵਤਾਰ ਪ੍ਰਗਟ ਜਗਦੀਸ਼ਾ ਜਗ ਦੇ ਮਾਲਕ ਦਾ ਸੰਸਾਰ ਦੇ ਵਿੱਚ ਅਵਤਾਰ ਪ੍ਰਗਟ ਹੋ ਗਿਆ ਭਇਓ ਅਚਾਨਕ ਸਭਨ ਉਸ਼ਾਹ ਅਵਤਾਰ ਹੋਇਆ ਸਾਰਿਆਂ ਦੇ ਮਨਾਂ ਵਿੱਚ ਅਤਨ ਉਛੇਦ ਬੜਾ ਭਾਰੀ ਚਾਹ ਉਤਸ਼ਾਹ ਹੋਇਆ ਬਿਨ ਕਾਰਨ ਮਨ ਲਖ ਨਾ ਸਕਾਹਾ ਬਿਨਾਂ ਕਿਸੇ ਕਾਰਨ ਤੋਂ ਕੋਈ ਮਨ ਵਿੱਚ ਜਾਣ ਨਹੀਂ ਸਕਿਆ ਵੀ ਇਹ ਕਿਉਂ ਇੰਨਾ ਚਾਹ ਉਤਸ਼ਾਹ ਕਿਉਂ ਇੰਨੀ ਖੁਸ਼ੀ ਹੈ ਮੱਲੋ ਮੱਲੀ ਅੰਦਰ ਹੋ ਰਹੀ ਹੈ ਧਰਾ ਆਕਾਸ਼ ਵਿਖੇ ਜੇ ਵਾਸੀ ਤੇ ਇਸੇ ਤਰ੍ਹਾਂ ਆਕਾਸ਼ਾਂ ਵਿੱਚ ਜਿਹੜੇ ਕੋਈ ਬਸਣ ਵਾਲੇ ਸਨ ਮੰਗਲ ਕਰ ਹੈ ਸਿਮਰ ਅਬਨਾਸ਼ੀ ਸਾਰੇ ਪਰਮੇਸ਼ਰ ਨੂੰ ਸਿਮਰਨ ਸਿਮਰਦੇ ਹੋਏ ਤੇ ਮੰਗਲ ਕਰ ਰਹੇ ਖੁਸ਼ੀਆਂ ਮਨਾ ਰਹੇ ਜੈ ਨਿਜ ਹਾਥਨ ਸੰਖ ਲੇ ਨਿਜ ਹਾਥਨ ਸੰਖ ਬਜਾਏ ਇਹਨਾਂ ਨੇ ਆਪਣੇ ਖੁਸ਼ੀ ਵਿੱਚ ਆ ਕੇ ਹੱਥਾਂ ਵਿੱਚ ਸੰਖ ਲੈ ਕੇ ਬਜਾਉਣੇ ਸ਼ੁਰੂ ਕਰ ਦਿੱਤੇ ਜੈ ਜੈ ਜੈ ਮੁਖ ਬਚਨ ਸੁਣਾਏ ਜੈ ਹੋਵੇ ਪਰਮੇਸ਼ਰ ਤੁਹਾਡੀ ਫਤਿਹ ਜਿੱਤ ਹੋਵੇ ਮੁਖੋਂ ਸੰਖ ਵਜਾਉਂਦੇ ਕਹਿ ਰਹੇ ਅਮਰਨ ਮਿਲ ਕਰ ਮੱਲਿਆ ਕਸਾਈ 33 ਕਰੋੜ ਦੇਵਤਿਆਂ ਨੇ ਮਿਲ ਕਰਕੇ ਚੰਦਨ ਕਸਾਏ ਚੰਦਨ ਰਗੜਿਆ ਕੁੰਕਮ ਪੁੰਨ ਘਨ ਸਾਰ ਮਿਲਾਈ ਚੰਦਨ ਦੇ ਵਿੱਚ ਕੇਸਰ ਵੀ ਮਿਲਾ ਲਿਆ ਤੇ ਨਾਲ ਹੀ ਘਨਸਾਰ ਜਿਹੜਾ ਕੋਈ ਕਪੂਰ ਹੈ ਉਹ ਮਿਲਾ ਜਲਾ ਲਿਆ ਕਾਲੂ ਕੇ ਮੰਦਰ ਪਰ ਚਰਚ ਹੈ ਇਸ ਤਰ੍ਹਾਂ ਰਗੜ ਕੇ ਕੇ ਜਿੱਥੇ ਕਾਲੂ ਜੀ ਦਾ ਮਕਾਨ ਉਹਦੇ ਉੱਪਰ ਆ ਕੇ ਛਿੜਕ ਦੇ ਦੇਵ ਤੇ ਮੰਦਾਰਨ ਕੁਮਲਾ ਜਲ ਅਰਚਹ ਕੁਸਮਾ ਜਲ ਅਰਚਹ ਜਿਹੜਾ ਕਲ ਫਿਰਿਸ਼ ਹੈ ਉਹਦੇ ਫੁੱਲ ਭਰ ਭਰ ਕੇ ਨਾ ਤੇ ਇਸ ਤਰ੍ਹਾਂ ਉੱਪਰ ਦੀ ਬਰਸਾਉਂਦੇ ਹਾਂ ਤਾਇਨ ਸੇਬਿੰਗ ਮਾਨ ਕੁਲੀਨਾ ਆ ਚੰਗੀ ਕੁਲ ਵਾਲੇ ਮਾਤਾ ਤ੍ਰਿਪਤਾ ਜੀ ਦਾਈਆਂ ਦੀ ਸੇਵਾ ਕਰਨ ਯੋਗ ਹੋਏ ਭਈ ਪ੍ਰਸੂਤਾ ਆਤ ਸੁਖ ਲੀਨਾ ਜਦੋਂ ਕਹਿੰਦੇ ਪ੍ਰਸੂਤ ਬਾਨ ਹੋ ਗਏ ਹੈ ਤੇ ਬੜਾ ਭਾਰੀ ਸੁਖ ਲਿਆ ਜਨਮ ਲੈਣ ਤੋਂ ਅਸ਼ਟ ਦੀਪ ਦੀਪਤ ਗ੍ਰਹਿ ਜਾਨੋ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਉਸ ਵੇਲੇ ਘਰ ਦੇ ਵਿੱਚ ਅੱਠ ਦੀਵੇ ਜਗ ਰਹੇ ਅੱਠ ਮੁਖਾਂ ਵਾਲਾ ਦੀਵਾ ਜਗ ਰਿਹਾ ਸੀ ਜਾਣ ਸ਼ਬ ਘਟ ਗਈ ਬਾਲ ਰਵ ਮਾਨੋ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਸੂਰਜ ਚੜ੍ਹਦੇ ਸੂਰਜ ਵਾਂਗ ਅੱਠਾਂ ਦੀਵਿਆਂ ਦੀ ਜਿਹੜੀ ਛਵੀ ਹੈ ਰੋਸ਼ਨੀ ਘਟ ਗਈ ਮੱਧਮ ਪੈ ਗਈ ਦਿਪਤ ਤੇਜ ਜਿਹ ਕਾਂਤ ਅਨੂਪਾ ਗੁਰੂ ਨਾਨਕ ਸਾਹਿਬ ਜੀ ਦੀ ਕਹਿੰਦੇ ਬਾਲਕ ਅਵਸਥਾ ਵਿੱਚ ਜਿਹੜਾ ਤੇਜ ਪ੍ਰਕਾਸ਼ ਪ੍ਰਕਾਸ਼ ਰਿਹਾ ਬੜਾ ਅਨੂਪ ਮਨੁੱਖਾ ਬਿਸਮੈ ਧਾਇ ਹੇਰ ਸਰੂਪਾ ਹਾਂ ਜਿਹੜੀ ਦਾਈ ਹੈ ਐਸਾ ਕਹਿੰਦੇ ਸੋਹਣੇ ਰੂਪ ਵਾਲਾ ਬੱਚਾ ਦੇਖ ਕੇ ਬੜੀ ਅਚਰਜ ਹੋ ਰਹੀ ਹੱਕਾ ਬੱਕਾ ਹੋ ਰਹੀ ਜਨਮਤ ਮ੍ਰਿਦਲ ਬਾਲ ਮੁਸਕਾਈ ਇਹ ਜਨਮ ਲੈਂਦਿਆਂ ਸਾਰੀ ਜਿਹੜਾ ਬੱਚਾ ਹੈ ਕਹਿੰਦੇ ਮੁਖੋਂ ਹੱਸ ਰਿਹਾ ਸਗਨ ਕੁਸਗਨ ਨਾ ਜਾਣਿਓ ਜਾਈ ਇਹ ਚੰਗਾ ਸਗਨ ਹੈ ਕਿ ਖੋਟਾ ਸਗਨ ਹੈ ਇਹ ਨਹੀਂ ਜਾਣਿਆ ਸਮਝਦਾ ਜਾਂਦਾ ਹੈ ਅਨਤ ਬਾਲ ਜਨਮਤ ਸਭ ਰੋਤੇ ਇਹਨਾਂ ਤੋਂ ਬਗੈਰ ਤਾਂ ਹੋਰ ਵਿੱਚ ਬੱਚੇ ਜਿੰਨੇ ਜਨਮਦੇ ਆ ਜਨਮ ਸਮੇਂ ਸਾਰੇ ਰੋਂਦੇ ਹੀ ਉਹ ਪੈਦਾ ਹੁੰਦੇ ਬਿਗਸਤ ਇਹ ਜਿਵ ਆਨੰਦ ਹੋਤੇ ਇਹ ਖਿੜ ਖੜਾ ਕੇ ਹੱਸ ਰਹੇ ਆ ਜਿਵੇਂ ਅੰਦਰ ਬੜਾ ਇਹਨਾਂ ਦੇ ਆਨੰਦ ਅਲਪ ਬੁੱਧ ਕਿਉਂ ਧਾਏ ਲਖਾਹੀ ਬਾਲਾ ਜੀ ਕਹਿੰਦੇ ਥੋੜੀ ਬੁੱਧ ਵਾਲੀ ਦਾਈ ਇਹ ਕਿਵੇਂ ਜਾਣ ਸਕੇ ਜਨਮ ਮਰਨ ਇਸ ਪੀਰਾ ਨਾਹੀ ਇਹ ਤਾਂ ਉਹ ਆ ਗਏ ਹੈ ਬਾਲਕ ਬਣ ਕੇ ਜਿਹਨੂੰ ਜੰਮਣ ਬਣ ਦੀ ਕੋਈ ਪੀੜਾ ਤਕਲੀਫ਼ ਹੈ ਹੀ ਨਹੀਂ ਦਾਸੀ ਦੌੜ ਦਈ ਸੁੱਧ ਕਾਲੂ ਜਿਹੜੀ ਘਰ ਦੀ ਦਾਸੀ ਨੇ ਇਹਨੇ ਦੌੜ ਕੇ ਜਾ ਕੇ ਕਾਲੂ ਜੀ ਨੂੰ ਖਬਰ ਦਿੱਤੀ ਲੈ ਹੋ ਵਧਾਈ ਆਨੰਦ ਕਾਲੂ ਜੀ ਬੜੀਆਂ ਆਨੰਦ ਦੇਣ ਵਾਲੀਆਂ ਵਧਾਈਆਂ ਮੇਰੇ ਕੋਲੋਂ ਲੈ ਲੋ ਤੁਸੀਂ ਕਾਂਤ ਮਾਨ ਭਾ ਤਾਤ ਤੁਮਾਰੇ ਕਾਲੂ ਜੀ ਬੜੀ ਕ੍ਰਾਂਤੀ ਵਾਲਾ ਸੋਭਾ ਵਾਲਾ ਤੁਹਾਡੇ ਘਰ ਦੇ ਵਿੱਚ ਸੋਹਣਾ ਸਪੁੱਤਰ ਹੋਇਆ ਹੈ ਮੰਗਲ ਕਰ ਹੋ ਬਿਬਦ ਪ੍ਰਕਾਰ ਇਸ ਕਰਕੇ ਤੁਸੀਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਮੰਗਲਾਚਾਰ ਕਰਨੇ ਸ਼ੁਰੂ ਕਰਦੇ ਹੋ ਸੁਤ ਉਪਜਨ ਕੇ ਸੁਨ ਕਰ ਬੈਨਾ ਦਾਸੀ ਰਾਈ ਵੀ ਮੇਰੇ ਘਰੇ ਪੁੱਤਰ ਪੈਦਾ ਹੋਇਆ ਬਚਨ ਸੁਣ ਕੇ ਮਨ ਹੋ ਜਗਤ ਸੁਖ ਪ੍ਰਾਪਤ ਐਨਾ ਮੈਨੂੰ ਘਰ ਦੇ ਵਿੱਚ ਹੀ ਸਾਰੇ ਸੰਸਾਰ ਦੇ ਅੱਜ ਸੁਖ ਕਾਲੂ ਜੀ ਨੂੰ ਪ੍ਰਾਪਤ ਹੋ ਗਏ ਜਨਮ ਰੰਕ ਜੋ ਸਦਨ ਸੰਤਾਨਾ ਜਿਵੇਂ ਜਨਮ ਤੋਂ ਲੈ ਕੇ ਕੰਗਾਲ ਹੋਵੇ ਉਹਦੇ ਘਰ ਦੇ ਵਿੱਚ ਆ ਕੇ ਕਲਪ ਬਿਰਸ਼ ਲੱਗ ਜਾਏ ਆਨ ਲੱਗਿਓ ਤਿਉ ਉਰ ਹਰ ਖਾਨਾ ਜਨਮ ਤੋਂ ਲੈ ਕੇ ਕੰਗਾਲ ਹੋਵੇ ਕਿ ਆ ਕੇ ਕਲਪ ਬਿਰਸ਼ ਲੱਗੇ ਉਹ ਖੁਸ਼ ਹੋ ਜਾਂਦਾ ਹੈ ਕਾਲੂ ਜੀ ਪੁੱਤਰ ਪੈਦਾ ਹੋਣ ਘਰੇ ਦੇ ਵਿੱਚ ਖੁਸ਼ ਹੋ ਗਿਆ ਜਸ ਪਦ ਜਾਏ ਕੀਨ ਇਸ਼ਨਾਨਾ ਸੁਣਦਿਆਂ ਸਾਰ ਵਰੀ ਛੇਤੀ ਜਾ ਕੇ ਨਦੀ ਵਿੱਚ ਇਸ਼ਨਾਨ ਕੀਤਾ ਵਸਤਰਨ ਜੁੱਤ ਜਉ ਵੇਦ ਬਖਾਨਾ ਹਾਂ ਜਿਵੇਂ ਧਾਰਮਿਕ ਪੁਸਤਕਾਂ ਵਿੱਚ ਕਿਹਾ ਹੋਇਆ ਵੀ ਜਦੋਂ ਕਿਸੇ ਦੇ ਬੱਚਾ ਪੈਦਾ ਹੋਵੇ ਪਹਿਲਾਂ ਖਬਰ ਸਾਨ ਸੁਣਦਿਆਂ ਸਣੇ ਕੱਪਣੀ ਜਾ ਕੇ ਨਦੀ ਵਿੱਚ ਇਸ਼ਨਾਨ ਕਰੇ ਉਸ ਤਰ੍ਹਾਂ ਕੀਤਾ ਇਸਨੇ ਉਰ ਪਰਮੇਸ਼ਵਰ ਕੋ ਕਰ ਧਿਆਨਾ ਸਣੇ ਕੱਪੜੇ ਇਸ਼ਨਾਨ ਕਰਕੇ ਫਿਰ ਦੋਵੇਂ ਹੱਥ ਜੋੜ ਕੇ ਹਿਰਦੇ ਵਿੱਚ ਵਾਹਿਗੁਰੂ ਦਾ ਧਿਆਨ ਕੀਤਾ ਸ਼ੁਕਰ ਕੀਤਾ ਬੰਦਨ ਕਰ ਹੈ ਬੰਦ ਜੁਗ ਪਾਨਾ ਦੋਵੇਂ ਹੱਥ ਜੋੜ ਕੇ ਬਾਰ ਬਾਰ ਮੱਥੇ ਟੇਕ ਰਿਹਾ ਹੈ ਇਹ ਬਿਦ ਜਨਮ ਭਇਓ ਜਗ ਗੁਰ ਕੋ ਹਾਂ ਕਵੀ ਜੀ ਅਸਵਾ ਭਾਈ ਬਾਲਾ ਜੀ ਕਹਿੰਦੇ ਹੇ ਸਰੋਤਾ ਜਨੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਸੰਸਾਰ ਦੇ ਵਿੱਚ ਅਵਤਾਰ ਹੋਇਆ ਸੁਖ ਦੇਵਨ ਭਗਤਨ ਪੁੰਨ ਧਰਕੋ ਧਰਤੀ ਨੂੰ ਪੁਰਾ ਭਗਤਾਂ ਨੂੰ ਸੁਖ ਬਖਸ਼ਣ ਵਾਸਤੇ ਆਗੈ ਜਿਉ ਜਿਉ ਭਇਓ ਉਸ਼ਾਹੂ ਅਵਤਾਰ ਵਾਰ ਤੋਂ ਬਾਅਦ ਅੱਗੇ ਜਿਵੇਂ ਜਿਵੇਂ ਮਹਾਰਾਜ ਦੇ ਵਾਸਤੇ ਕਹਿੰਦੇ ਚਾਤ ਸ਼ਾਹ ਹੋਇਆ ਸੁਣ ਹੋ ਕਥਾ ਭਾਵ ਵੱਡ ਰੁਜ ਦਾਹੂ ਉਹ ਸੰਸਾਰ ਦੇ ਜਿਹੜੇ ਵੱਡੇ ਵੱਡੇ ਰੋਗ ਉਹਨਾਂ ਨੂੰ ਸਾਰਨ ਵਾਲੀ ਜਿਹੜੀ ਕਥਾ ਹੈ ਉਹ ਤੁਸੀਂ ਸੁਣੋਗੇ ਭਾਵੇਂ ਜਾਂ ਅਗਲੀ ਕਥਾ ਜੋ ਵੱਡੇ ਵੱਡੇ ਰੋਗਾਂ ਨੂੰ ਸਾਰਨ ਵਾਲੀ ਦਗਧ ਕਰਨ ਦੇਣ ਵਾਲੀ ਉਹ ਸੁਣੋ ਮੇਰੇ ਪਾਸੋਂ ਇਸ ਤਰ੍ਹਾਂ ਦੇ ਬਚਨ ਵਿਲਾਸ ਅਵਤਾਰ ਸੰਬੰਧੀ ਕਹਿ ਕੇ ਭਾਈ ਬਾਲਾ ਜੀ ਚੁੱਪ ਚਾਪ ਹੋ ਗਏ ਸਨ। ਇਸ ਤੋਂ ਅਗਲੇ ਦਿਨ ਫਿਰ ਸਭਾ ਵਿੱਚ ਆ ਕੇ ਜਿਸ ਤਰ੍ਹਾਂ ਭਾਈ ਬਾਲਾ ਜੀ ਨੇ ਕਥਾ ਸੁਣਾਈ ਸੀ ਉਹਦਾ ਵਲੱਥਾ ਕਵੀ ਸੰਤੋਖ ਸਿੰਘ ਜੀ ਨੇ ਅਗਲੇ ਤੀਜੇ ਅਧਿਆਅ ਵਿੱਚ ਹੂਬਹੂ ਉਸੇ ਤਰ੍ਹਾਂ ਕੀਤਾ ਹੈ। ਉਹ ਆਪਾਂ ਸਾਰੀ ਕਥਾ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਇਹ ਬਿਦ ਜਨਮ ਭਇਓ ਜਗ ਗੁਰ ਕੋ ਸੁਖ ਦੇਵਨ ਭਗਤਨ ਪੁੰਨ ਧਰ ਕੋ ਆਗੈ ਜਿਉਂ ਜਿਉਂ ਭਇਓ ਉਛਾਹੂ ਸੁਣਹੋ ਕਥਾ ਭਵ ਵੱਡ ਰੁਜਦਾਹੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਸਾਂ ਕੈ ਸਦਾ ਸੰਗ ਨਿਧਾਰਾਂ ਆਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਆਏ ਪ੍ਰਭ ਸ਼ਰਨਾਗਤੀ ਪਾ ਨਿਰਦ ਦਿਹਾਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿ ਨਾਮ ਜਿਹਾ ਜਿਹੈ ਚੜੇ ਸੋ ਤਰੇ ਪਾਰ ਜੋ ਸਰ ਕਰ ਸੇ ਬੰਦੇ ਪਾਰੇ ਉਤਾਰਨ ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ ਤੁਮ ਠਾਕੁਰ ਤੁਮ